ਵਾਹਿਗੁਰੂ ਜੀਓ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਜਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਚੌਪਈ ਹੈ ਸ੍ਰੀ ਨਾਨਕ ਅੰਤਰ ਜਾਮੇ ਮੈਂ ਚਿਤ ਵੀ ਚਿਤ ਜਾਨੀ ਸੁਆਮੀ ਆਇਸ ਸਿਰ ਧਰ ਕਲਖ ਨਿਕੰਦਨ ਹੱਥ ਬੰਦ ਪਦ ਕੀਨੀ ਬੰਦਨ ਹੈ ਸ੍ਰੀ ਨਾਨਕ ਅੰਤਰ ਜਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਹੈ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਗ੍ਰੰਥੀ ਸਾਹਿਬਾਨ ਰਾਹੀਂ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਕੀਰਤਨ ਹੋਇਆ ਹੈ ਕੀਰਤਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ ਅਤੇ ਸੰਗਤ ਰੂਪ ਵਿੱਚ ਸਰਵਣ ਕਰਕੇ ਲਾਹੇ ਹਾਸਲ ਕਰ ਰਹੇ ਹਾਂ ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਪਹਿਲਾ ਨਾਮ ਲਹਿਣਾ ਜੀ ਸੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਛਰਨ ਚੱਲ ਕੇ ਆਏ ਜਿਸ ਤਰ੍ਹਾਂ ਮੱਤੇ ਦੀ ਸਲਾਮ ਵਿੱਚ ਪਿਤਾ ਫੇਰੂ ਜੀ ਦੇ ਗ੍ਰਹਿ ਵਿਖੇ ਇਹਨਾਂ ਦਾ ਅਵਤਾਰ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਪਰ ਰੂਪ ਬਚਨਾਂ ਨਾਲ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਇੱਕ ਵਾਰੀ ਇਹਨਾਂ ਦੇ ਨਗਰ ਗਏ ਸਨ ਬਾਹਰ ਬਾਹਰ ਗੁਰੂ ਮਹਾਰਾਜ ਦੀ ਯਾਦ ਵਿੱਚ ਗੁਰਦੁਆਰਾ ਚਰਨ ਕਮਲ ਹੁਣ ਵੀ ਸਭਾਏ ਮਾਨ ਹੈ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਘਰ ਸੀ ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਪਿਤਾ ਕੋ ਇਹਨਾਂ ਦਾ ਪ੍ਰੇਮ ਪਿਆਰ ਦੇਖ ਕੇ ਕੁਛ ਸਮਾਂ ਟਿਕੇ ਸਨ, ਭੋਜਨ ਪ੍ਰਸ਼ਾਦਾ ਛਕਿਆ ਸੀ, ਹੋਏ ਅੰਦਰ ਵੀ ਅਸਥਾਨ ਸਵਾਏ ਮਾਨ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਹ ਭੋਜਨ ਪ੍ਰਸ਼ਾਦਾ ਛਕ ਕੇ ਖੁਸ਼ ਹੋ ਕੇ ਕਿਹਾ ਸੀ ਵੀ ਮੰਗ ਲਓ ਜੋ ਕੁਛ ਚਾਹੁੰਦੇ ਹੋ। ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੈਸੇ ਹੀ ਸਾਡੇ ਘਰ ਵਿੱਚ ਸਾਡੀ ਕੁੜ ਨੂੰ ਸਾਡੇ ਅੰਸ ਬੰਸ ਨੂੰ ਉੱਜਲ ਕਰਨ ਵਾਲਾ ਜਾਂ ਸਹਿਤ ਕਰਨ ਵਾਲਾ ਸਪੁੱਤਰ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਵਰ ਰੂਪ ਬਚਨ ਕਹੇ ਸੀ, ਕਹਿੰਦੇ ਸਾਡੇ ਵਰਗਾ ਹੀ ਹੋਊਗਾ, ਸਾਡੀ ਗੁਰਤਾ ਗਿਰਦੀ ਦਾ ਵਾਰਸ ਵੀ ਹੋਊਗਾ। ਇਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਵਰ ਰੂਪ ਬਚਨਾ ਕਰਕੇ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਸੀ, ਜਿਸਦਾ ਨਾਮ ਇਹਨਾਂ ਨੇ ਫਿਰ ਲੈਣਾ ਰੱਖਿਆ ਸੀ। ਵੱਡਿਆ ਹੋਇਆ ਸ਼ਾਦੀ ਕਰ ਦਿੱਤੀ, ਸ਼ਾਦੀ ਹੋਈ ਸੀ ਖਡੂਰ ਸਾਹਿਬ ਵਿਖੇ, ਜੋ ਦੇਵੀ ਚਾਂਦੇ ਦੀ ਪੁੱਤਰੀ ਖੀਵੀ ਸੀ। ਸੱਤਾ ਬਲਵੰਡ ਜੀ ਨੇ ਉਹ ਵਾਰ ਦੇ ਵਿੱਚ ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਰੀ ਸ਼ਾਹ ਪਰ ਦਸ ਪਤਰਾਲੀ, ਮਾਤਾ ਖੀਵੀ ਸੌ ਸੋਏ ਜਿਨ ਕੋਏ ਉਠਾਲੀ। ਇਹ ਦੋ ਵਾਰੀ ਇਹ ਦੇਵੀ ਚੰਦ ਦੀ ਸਪੁੱਤਰੀ ਗੁਰੂ ਅੰਗਦ ਸਾਹਿਬ ਦੀ ਪਤਨੀ ਦਾ ਨਾਂ ਆਇਆ ਹੈ, ਕਿਉਂਕਿ ਲੰਗਰ ਵਿੱਚ ਵਿਸ਼ੇਸ਼ ਕਰਕੇ ਸੇਵਾ ਕਰਦੀ ਸੀ। ਮੁੱਖ ਰੂਪ ਕਰਕੇ ਆਈਆਂ ਗਈਆਂ ਸੰਗਤਾਂ ਨੂੰ ਆਪਣੇ ਹੱਥਾਂ ਨਾਲ ਜਿਹੜਾ ਥਾਲਾਂ ਵਿੱਚ ਭੋਜਨ ਪਾ ਕੇ ਦੇਣਾ, ਨਜ਼ਰਸਾਨੀ ਕਰਨੀ, ਇਹ ਜ਼ਿਆਦਾ ਕਰਦੀ ਸੀ। ਜਿਸ ਕਰਕੇ ਉਹ ਸੱਤਾ ਬਲਵੰਡ ਨੇ ਫਿਰ ਗੁਰੂ ਅੰਗਦ ਸਾਹਿਬ ਜੀ ਦੀ ਪਤਨੀ ਦਾ ਵੀ ਨਾਂ ਲਿਆ ਵੀ ਬਲਵੰਡ ਕੀ ਵੀ ਨੇਕ ਜਾਨ। ਬਲਵੰਡ ਰਾਏ ਕਹਿੰਦਾ ਵੀ ਜਿਹੜੀ ਗੁਰੂ ਅੰਗਦ ਸਾਹਿਬ ਦੀ ਪਤਨੀ ਕੀ ਵੀ ਹੈ, ਇਹ ਨੇਕ ਜਾਨ ਹੈ, ਜਨ ਇਸਤਰੀ ਦਾ ਹੈ। ਇਹ ਹੁੰਦੀਆਂ ਤਾਂ ਸਾਰੀਆਂ ਇਸਤਰੀਆਂ ਪਰ ਨੇਕ ਨਹੀਂ ਹੁੰਦੀਆਂ। ਕਹਿੰਦੇ ਇਹ ਨੇਕ ਇਸਤਰੀ ਸੀ, ਚੰਗੀ ਇਸਤਰੀ ਸੀ, ਸਿਆਣੀ ਇਸਤਰੀ ਸੀ, ਇਸ ਬਹੁਤੀ ਸ਼ਾਓ ਪਤਰਾਲੀ ਜੀ। ਕਹਿੰਦੇ ਇਹ ਬਹੁਤੇ ਪਤਰਿਆਂ ਵਾਲੀ ਉਹ ਸੰਘਣੀ ਛਾਂ ਹੋਵੇ, ਗੂੜੀ ਛਾਂ ਹੋਵੇ ਵੀ ਉਹ ਗੂੜੀ ਛਾਂ ਵਾਲੀ ਸੀ, ਪਰ ਬਹੁਤੀ ਇਹ ਸੁੱਖ ਦੇਣ ਵਾਲੀ, ਬਹੁਤੀ ਲੋਕਾਂ ਨੂੰ ਸ਼ਾਂਤੀ ਬਖਸ਼ਣ ਵਾਲੀ ਸੀ। ਜਦੋਂ ਕੋਈ ਜੀ ਆਇਆ ਕਹਿੰਦੀ ਅਤੇ ਸਤਿਕਾਰ ਦੇ ਲਫ਼ਜ਼ ਕਹਿ ਕੇ ਬਿਠਾਉਂਦੀ, ਚੰਗਾ ਭੋਜਨ ਛਕਾਉਂਦੀ, ਫਿਰ ਛਕਣ ਵਾਲੇ ਦੇ ਸਤਿਕਾਰ ਦੇ ਲਫ਼ਜ਼ ਅਤੇ ਭੋਜਨ ਛਕ ਕੇ ਅੰਦਰ ਠੰਡ ਵਰ ਜਾਂਦੀ, ਸ਼ਾਂਤੀ ਆ ਜਾਂਦੀ। ਇਸ ਤਰ੍ਹਾਂ ਦੈਵੀ ਗੁਣਾਂ ਕਰਕੇ ਵੀ ਸੰਘਣੀ ਸ਼ਾਂਤੀ ਸੀ, ਸੰਘਣੇ ਸ੍ਰੇਸ਼ਟ ਗੁਣ ਸਨ ਇਹਨਾਂ ਅੰਦਰ। ਇਸ ਤਰ੍ਹਾਂ ਇਹਨਾਂ ਦੀ ਸ਼ਾਦੀ ਹੋਈ ਖੀਵੀ ਦੇ ਨਾਲ। ਕੋਈ ਸਮਾਂ ਬੱਸੇ, ਇੱਥੇ ਕਿਤੇ ਬਲੋਚਾਂ ਦੀ ਧਾਰ ਆ ਪਈ, ਉਹਨਾਂ ਨੇ ਨਗਰ ਨੂੰ ਲੁੱਟ ਪੁੱਟ ਲਿਆ, ਉਜਾੜ ਦਿੱਤਾ ਅਤੇ ਆਪ ਆਪਣੀ ਪਤਨੀ ਨੂੰ ਉਹ ਇੱਥੋਂ ਲੈ ਕੇ ਫਿਰ ਇਹ ਸਹੁਰੇ ਘਰ ਆ ਵਸੇ ਸੀ ਖਡੂਰ ਸਾਹਿਬ ਵਿਖੇ। ਜਿਹੜਾ ਇਹ ਸਹੁਰਾ ਸੀ ਦੇਵੀ ਚੰਦ, ਇਹ ਜਵਾਲਾਮੁਖੀ ਜਾਇਆ ਕਰਦਾ ਸੀ, ਜਥੇਦਾਰ ਬਣ ਕੇ, ਮੁਖੀ ਬਣ ਕੇ। ਇੰਨੇ ਖਡੂਰ ਦੇ ਲੋਕ ਸਭ ਦੇਵੀ ਦੇ ਉਪਾਸ਼ਕ ਸਨ। ਇੱਕੋ ਇੱਕ ਭਾਈ ਜੋਧ ਨਾਮੇ ਸਿੱਖ ਸੀ ਗੁਰੂ ਨਾਨਕ ਸਾਹਿਬ ਜੀ ਦਾ, ਜੋ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ ਹੁੰਦਾ ਸੀ। ਇੱਕ ਵਾਰੀ ਉਹ ਬਾਣੀ ਪੜ੍ਹ ਰਿਹਾ ਸੀ, ਸੁਣ ਕੇ ਇਹਨਾਂ ਦੇ ਅੰਦਰ ਚਾਅ ਜਾ ਗਿਆ ਹੈ ਅਤੇ ਮਨ ਨੂੰ ਕੁਛ ਸ਼ਾਂਤੀ ਆਈ ਹੈ, ਖਿਆਲ ਆਇਆ ਵੀ ਆਹ ਜਿਹਨਾਂ ਦੀ ਬਾਣੀ ਹੈ ਇਹਨਾਂ ਨੂੰ ਗੁਰੂ ਧਾਰ ਗਏ। ਫਿਰ ਯੋਧ ਰਾਹੀਂ ਪੁੱਛ ਪੜਤਾਲ ਕਰਕੇ ਫਿਰ ਅੰਦਰ ਤੀਬਰ ਇੱਛਾ ਜਾਗ ਪਈ ਵੀ ਕੋਈ ਮੌਕਾ ਬਣੇ ਉਹ ਦੇਵੀ ਚੰਦ ਦਾ ਮਹਾਰਾਜ ਦਾ ਸਾਰਾ ਚੜ੍ਹਾਈ ਕਰ ਗਿਆ। ਉੱਧਰ ਜਦੋਂ ਜਵਾਲਾਮੁਖੀ ਨੂੰ ਜਾਣ ਦਾ ਸਮਾਂ ਆਇਆ, ਲੋਕ ਇਕੱਠੇ ਹੋ ਕੇ ਕਹਿੰਦੇ ਵੀ ਅੱਗੇ ਤਾਂ ਦੇਵੀ ਚੰਦ ਮੂਹਰੇ ਲੱਗ ਕੇ ਜਾਂਦਾ ਹੁੰਦਾ ਸੀ, ਉਹਦੇ ਅੱਗੇ ਕੋਈ ਸੁਪੁੱਤਰ ਤਾਂ ਹੈ ਨਹੀਂ, ਇੱਕ ਲੜਕੀ ਸੀ, ਉਹਨਾਂ ਦੇ ਨਾਲ ਸ਼ਾਦੀ ਤੁਹਾਡੀ ਹੋਈ ਹੈ, ਤੁਸੀਂ ਇਹਨਾਂ ਦੇ ਘਰ ਘੁਮਾਰ ਨੂੰ ਸੰਭਾਲ ਰਹੇ ਹੋ, ਤੁਸੀਂ ਮੁਖੀ ਬਣ ਕੇ ਚੱਲੋ। ਇਹਨਾਂ ਨੇ ਸ਼ਰਤ ਰੱਖ ਦਿੱਤੀ ਸੀ ਵੀ ਹਾਂ ਚੱਲਾਂਗੇ, ਪਰ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਾਂਗੇ ਕਰਤਾਰਪੁਰ ਸਾਹਿਬ। ਇਸ ਤਰ੍ਹਾਂ ਸਾਨੂੰ ਵੱਧ ਲਾਭ ਹੋ ਜਾਏਗਾ। ਉਹ ਨਗਰ ਨਿਵਾਸੀ ਜਿਹੜੇ ਜਾਣ ਵਾਲੇ ਸੀ ਮੰਨ ਗਏ, ਕਹਿੰਦੇ ਮਹਾਰਾਜ ਠੀਕ ਹੈ, ਜਿੱਧਰ ਤੁਸੀਂ ਚੱਲੋਂਗੇ ਅਸੀਂ ਪਿੱਛੇ ਪਿੱਛੇ ਨਾਲ ਆਵਾਂਗੇ। ਉਹ ਆਪ ਜੀ ਸਾਰੇ ਸੰਗ ਨੂੰ ਜੱਥੇ ਨੂੰ ਲੈ ਕੇ ਕਰਤਾਰਪੁਰ ਸਾਹਿਬ ਪਹੁੰਚ ਗਏ। ਬਾਹਰ ਬਾਹਰ ਉਹ ਘੋੜੀ ਉੱਪਰ ਚੜ੍ਹੇ ਚੜ੍ਹਾਏ, ਸਾਥੀਆਂ ਨੂੰ ਕਹਿਣ ਲੱਗੇ ਵੀ ਪਹਿਲਾਂ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਜਾਂਦਾ, ਵਚਨ ਬਿਲਾਸ ਕਰਦਾ ਹਾਂ, ਜਿੱਥੇ ਤਾਂ ਕੋਈ ਰਿਹਾਇਸ਼ ਦਾ ਪ੍ਰਬੰਧ ਹੋਇਆ ਫਿਰ ਤਾਂ ਰਹਿ ਕਾਂਗੇ, ਨਹੀਂ ਫਿਰ ਵੇਖਾਂਗੇ ਅੱਗੇ ਜਾ ਲਵਾਂਗੇ। ਉਹ ਕਹਿ ਕੇ ਜਦੋਂ ਅੱਗੇ ਚੱਲੇ ਹਨ, ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਜਾਣ ਲਿਆ ਵੀ ਸਾਡੀ ਗੁਰਤਾ ਗੱਦੀ ਦਾ ਮਾਲਕ ਚੱਲ ਕੇ ਆ ਰਿਹਾ ਹੈ। ਉਹ ਅੱਗੋਂ ਆਪ ਚੱਲ ਕੇ ਆ ਗਏ ਹਨ। ਇਹ ਦਿਨ ਮਹਾਰਾਜ ਨੇ ਸ੍ਰੀ ਰਹਿਣਾ ਜੀ ਨੇ ਘੋੜੀ ਉੱਪਰ ਚੜ੍ਹਿਆ ਚੜ੍ਹਾਇਆ, ਮਹਾਰਾਜ ਨੂੰ ਪੁੱਛ ਲਿਆ, ਪਤਾ ਨਹੀਂ ਸੀ ਵੀ ਗੁਰੂ ਨਾਨਕ ਸਾਹਿਬ ਜੀ ਹੈ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹੈ, ਉਹਨਾਂ ਦਾ ਅਸਥਾਨ ਕਿੱਥੇ ਹੈ, ਕਿਵੇਂ ਦਰਸ਼ਨ ਹੋਣਗੇ। ਅਤੇ ਮਹਾਰਾਜ ਕਹਿੰਦੇ ਵੀ ਦਰਸ਼ਨ ਕਰਨੇ ਆ ਗਿਆ ਸਾਡੇ ਮਗਰ ਮਗਰ। ਉਹ ਧਰਮਸ਼ਾਲਾ ਦੇ ਨੇੜੇ ਲੈ ਆਏ, ਕਹਿ ਦਿੱਤਾ ਸਾਹਮਣੇ ਕਿੱਲਾ ਜਾ, ਉਹਦੇ ਨਾਲ ਘੋੜੀ ਬਣਦੇ ਆ, ਸਾਹਮਣੇ ਵੱਡਾ ਦਰਵਾਜ਼ਾ, ਅੰਦਰ ਪ੍ਰਵੇਸ਼ ਹੋ ਜਾ, ਜਿਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਉਹ ਅੰਦਰ ਤੈਨੂੰ ਧਰਮਸ਼ਾਲਾ ਦੇ ਉਹਨਾਂ ਦੇ ਹੋ ਜਾਣਗੇ। ਇਉਂ ਕਹਿ ਕੇ ਇਹਨਾਂ ਨੂੰ ਤਾਂ ਆ ਮਹਾਰਾਜ ਉਹ ਧਰਮਸ਼ਾਲਾ ਦਾ ਜਿਹੜਾ ਪਿਛਲੇ ਪਾਸੇ ਦਰਵਾਜ਼ਾ ਛੋਟਾ ਜਿਹਾ ਦਰਵਾਜ਼ਾ ਸੀ ਉਹਦੇ ਰਾਹੀਂ ਅੰਦਰ ਹੋ ਕੇ ਸਜ ਗਏ। ਜਦੋਂ ਇਹ ਲਹਿਣਾ ਜੀ ਅੰਦਰ ਗਏ, ਮੱਥਾ ਟੇਕਿਆ, ਹੱਥ ਜੋੜ ਕੇ ਬੈਠੇ, ਦਰਸ਼ਨ ਕੀਤੇ, ਪਛਾਣ ਲਿਆ ਵੀ ਤਾਂ ਉਹੀ ਹੈ ਜਿਹਨਾਂ ਅੱਗੇ ਅੱਗੇ ਮੈਨੂੰ ਲੈ ਕੇ ਆਏ। ਫਿਰ ਪਛੋਤਾਵਾ ਜਿਹਾ ਕਰਨ ਲੱਗ ਪਏ ਸਨ ਵੀ ਮੈਂ ਤਾਂ ਗੁਰੂ ਧਾਰਨਾ ਸੀ ਇਹਨਾਂ ਨੂੰ, ਮੈਂ ਘੋੜੀ ਉੱਪਰ ਚੜ੍ਹਿਆ ਚੜ੍ਹਾਇਆ, ਮੈਨੂੰ ਪਤਾ ਨਹੀਂ ਸੀ ਇਹ ਪੈਦਲ ਚਲੇ, ਬਹੁਤ ਬਦਬੀ ਹੋ ਗਈ, ਬਹੁਤ ਵੱਡਾ ਗੁਨਾਹ ਹੋ ਗਿਆ ਹੈ। ਮਹਾਰਾਜ ਕਹਿੰਦੇ ਵੀ ਤੁਹਾਡਾ ਨਾਂ ਕੀ ਹੈ? ਕਹਿੰਦੇ ਮਾਪਿਆਂ ਨੇ ਨਾਮ ਲੈਣਾ ਰੱਖਿਆ ਹੈ। ਫਿਰ ਕਹਿੰਦੇ ਕਾਹਦੀ ਚਿੰਤਾ ਕਰਦੇ ਹੋ? ਕਹਿੰਦੇ ਮਹਾਰਾਜ ਵੀ ਤੁਸੀਂ ਪੈਦਲ ਆਏ, ਮੈਂ ਘੋੜੀ ਉੱਪਰ ਚੜ੍ਹ ਕੇ ਆਇਆ, ਗੁਨਾਹ ਹੋਇਆ। ਮਹਾਰਾਜ ਕਹਿੰਦੇ ਵੀ ਜਿਹੜਾ ਲੈਣ ਵਾਲਾ ਹੁੰਦਾ ਨਾ ਕੁਝ, ਉਹ ਉੱਚੇ ਚੜ੍ਹ ਕੇ ਆਉਂਦਾ, ਦੇਣ ਵਾਲਾ ਨੀਵਾਂ ਹੁੰਦਾ, ਹੇਠਾਂ ਹੁੰਦਾ। ਅਸੀਂ ਦੇਣਾ ਤੈਨੂੰ, ਤੂੰ ਲੈਣਾ ਸਾਥੋਂ, ਇਸ ਕਰਕੇ ਕੋਈ ਖਿਆਲ ਨਾ ਕਰ। ਉਹ ਦਰਸ਼ਨ ਪਰਸ਼ਨ ਕਰਕੇ ਅੰਦਰ ਠੰਡ ਵਰਤ ਗਈ ਹੈ। ਫਿਰ ਉਹ ਕਹਿੰਦੇ ਵੀ ਜੇ ਮਹਾਰਾ ਅੰਤਰ ਜਾਮੀ ਹੈ ਤਾਂ ਇੱਕ ਵਾਰੀ ਮਹਾਰਾ ਮੈਨੂੰ ਘਰ ਜਾਣ ਦੀ ਆਗਿਆ ਕਰ ਦੇਣ ਵੀ, ਤੂੰ ਚਲਾ ਜਾ। ਉਦੋਂ ਬਾਅਦ ਵੀ ਫਿਰ ਮਹਾਰਾਜ ਦੇ ਪੱਕੇ ਤੌਰ 'ਤੇ ਹਜ਼ੂਰੀ ਵਿੱਚ ਸ਼ਰਨ ਵਿੱਚ ਆ ਜਾਵਾਂਗੇ। ਸੋ ਇਸ ਤਰ੍ਹਾਂ ਦੇ ਜਦੋਂ ਅੰਦਰ ਜਾ ਖਿਆਲ ਕੀਤਾ ਹੈ, ਅਤੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਅੰਤਰ ਜਾਮੀ ਹੈ, ਜੋ ਅੰਦਰ ਇਹਨਾਂ ਨੇ ਇਹੋ ਜਿਹੀ ਖਾਸ਼ ਕੀਤੀ, ਇੱਛਾ ਕੀਤੀ, ਉਹ ਜਾਣ ਕੇ ਜਿਵੇਂ ਆਪ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਿਰ ਇਹਨਾਂ ਨੂੰ ਘਰ ਜਾਣ ਵਾਸਤੇ ਵਿਰੋਗੀ ਦੇ ਦਿੱਤੀ ਸੀ, ਫਿਰ ਤਾਂ ਬਹੁਤ ਹੀ ਪ੍ਰਸੰਨ ਹੋ ਗਏ ਵੀ ਹਾਂ ਗੁਰੂ ਨਾਨਕ ਸਾਹਿਬ ਦਿਲਾਂ ਦੀਆਂ ਜਾਣਨ ਵਾਲੇ ਪੂਰੇ ਸਤਿਗੁਰੂ ਹੈ, ਹੁਣ ਇਹਨਾਂ ਦੀ ਚਰਨ ਛਰਨੀ ਛੱਡਣੀ ਹੈ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇੱਕ ਵਾਰੀ ਘਰ ਵਿੱਚ ਆ ਕੇ ਫਿਰ ਦੂਜੀ ਵਾਰ ਪੱਕੇ ਤੌਰ 'ਤੇ ਇੱਥੇ ਹੀ ਆ ਟਿਕੇ ਸਨ, ਸੇਵਾ ਵਿੱਚ ਜੁੜ ਗਏ ਸਨ, ਉਹ ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਹੈ ਸ੍ਰੀ ਨਾਨਕ ਅੰਤਰ ਜਾਮੇ। ਹਾਂ ਲੈਣਾ ਜੀ, ਆਪਣੇ ਮਨ ਵਿੱਚ ਵਿਚਾਰ ਕਰ ਰਹੇ ਹਨ ਵੀ ਗੁਰੂ ਨਾਨਕ ਸਾਹਿਬ ਤਾਂ ਅੰਤਰਜਾਮੀ ਹੈ ਨਾ। ਮੈਂ ਚਿਤ ਵੀ ਚਿਤ ਜਾਨੀ ਸਵਾਮੀ। ਦੇਖ ਲਓ ਜੋ ਮੈਂ ਚਿਤ ਵੀ ਸੋਚੀ ਵਿਚਾਰੀ ਸੀ ਉਹ ਸਵਾਮੀ ਗੁਰੂ ਨਾਨਕ ਸਾਹਿਬ ਨੇ ਅੰਦਰਲੀ ਜਾਣ ਲਈ ਸਮਝ ਲਈ ਹੈ। ਆਇਸ ਸਿਰ ਧਰ ਕਲਖ ਨਿਕੰਦਨ। ਇਸ ਵੇਲੇ ਜੋ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੀ ਜਿਹੜੀ ਆਗਿਆ ਹੋਈ ਵੀ ਤੂੰ ਘਰੇ ਚਲਾ ਜਾ ਫਿਰ ਵਾਪਸ ਆ ਜਾਈ। ਉਹਨੂੰ ਸਿਰ ਧਾਰ ਕੇ ਖਿੜੇ ਮੱਥੇ ਮੰਨ ਕੇ ਹੱਥ ਬੰਦ ਪਦ ਕੀਨੀ ਬੰਧਨ। ਜਾਣ ਤੋਂ ਪਹਿਲਾਂ ਹੱਥ ਜੋੜ ਕੇ ਆਪ ਜੀ ਨੂੰ ਨਮਸਕਾਰ ਕੀਤੀ। ਇਹਨਾਂ ਨੇ ਹੋਏ ਬਿਦਾ ਸ੍ਰੀ ਗੁਰ ਤੇ ਆਵਾ। ਇਸ ਤਰ੍ਹਾਂ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਵਿਦਾ ਹੋ ਕੇ ਬਦੋਗੀ ਲੈ ਕੇ ਆਗਿਆ ਯਾਤ ਲੈ ਕੇ ਆ ਗਏ। ਮਿਲ ਸੰਗਤ ਸੋ ਵਾਕ ਅਲਾਵਾ। ਜਿਹੜੀ ਦੇਵੀ ਨੂੰ ਜਾ ਰਹੀ ਸੀ ਨਾ ਜੱਥਾ ਸੰਗਤ ਦਾ ਹੋਰ ਵਚਨ ਮਿਲ ਕੇ ਉਹ ਕਿਹਾ ਹੈ ਸਭ ਸੋ ਰਾਮ ਰਾਮ ਹੈ ਮੇਰੀ। ਸਾਰੇ ਜੱਥਿਆਂ ਨੂੰ ਕਹਿਣ ਲੱਗੇ ਵੀ ਮੇਰੀ ਤਾਂ ਰਾਮ ਰਾਮ ਹੈ। ਮੈਂ ਮੇਰੀ ਤਾਂ ਤੁਹਾਡੇ ਨਾਲੋਂ ਬਸ ਵੀ ਪੱਕੇ ਤੌਰ 'ਤੇ ਰਾਮ ਰਾਮ ਹੈ ਮੇਰੇ। ਮੈਂ ਤਾਂ ਤੁਹਾਡਾ ਨਹੀਂ ਹੈ, ਤੁਸੀਂ ਮੇਰੇ ਨਹੀਂ ਹੋ। ਤੁਸੀਂ ਜਿੱਧਰ ਮਰਜ਼ੀ ਜਾਓ, ਮੈਂ ਜਿੱਧਰ ਮਰ ਜਾਵਾਂ, ਮੇਰੀ ਤਾਂ ਸਤਿ ਸ੍ਰੀ ਅਕਾਲ ਹੈ ਤੁਹਾਨੂੰ ਪੱਕੀ ਹੀ। ਮਨ ਇੱਛਾ ਘਰ ਮੁਰਨੇ ਕੇਰੀ। ਕਿਉਂਕਿ ਇਸ ਕਰਕੇ ਰਾਮ ਰਾਮ ਹੈ ਮੇਰੀ ਤਾਂ ਹੁਣ ਕਹਿੰਦੇ ਘਰ ਨੂੰ ਮੁੜਨ ਦੀ ਇੱਛਾ ਹੋ ਗਈ ਹੈ, ਮੈਂ ਤੁਹਾਡੇ ਨਾਲ ਨਹੀਂ ਜਾਣਾ ਹੈ। ਬਿਸਮਾਏ ਸਾਥੀ ਸੁਣ ਬੈਨਾ। ਨਾਲ ਦੇ ਖਡੂਰ ਦੇ ਸੰਗੀ ਸਾਥੀ ਸੀ ਜੱਥਾ ਸੀ, ਉਹ ਸੁਣ ਕੇ ਬਹੁਤ ਹੀ ਚਰਜੇ ਹੋਏ ਹਨ। ਕਿਉਂ ਜਾਵੋ ਕਹਿਣ ਲੱਗੇ ਕਿਉਂ ਜਾਵੋ ਐਨਾ। ਕਹਿਣ ਲੱਗੇ ਵੀ ਤੁਸੀਂ ਮਹਾਰਾਜ ਤੁਸੀਂ ਤਾਂ ਮੁਕੀ ਸੀ, ਤੁਸੀਂ ਹੁਣ ਘਰ ਨੂੰ ਕਿਉਂ ਵਾਪਸ ਜਾਂਦੇ ਹੋ। ਨਹੀਂ ਚਲਤ ਆਪ ਜਵਾਲਾ ਪੌਨਾ। ਕਿਉਂਕਿ ਤੁਸੀਂ ਤਾਂ ਮਹਾਰਾ ਅੱਗੇ ਲੱਗ ਕੇ ਜਵਾਲਾਮੁਖੀ ਜਾਣਾ ਸੀ, ਉਹ ਵੈਸ਼ਨੋ ਦੇਵੀ ਦੀ ਜਾ ਕੇ ਯਾਤਰਾ ਕਰਨੀ, ਤੁਸੀਂ ਹੁਣ ਕਿਉਂ ਨਹੀਂ ਸਾਡੇ ਨਾਲ ਚੱਲਦੇ। ਅਹ ਸੰਗ ਕੋ ਮਾਲਕ ਕੌਣਾ। ਜਿੰਨਾ ਸੰਗ ਹੈ ਜਿੰਨਾ ਜੱਥਾ, ਦੱਸੋ ਮਹਾਰਾਜ ਦਾ ਕੌਣ ਮਾਲਕ ਕੌਣ ਮੁਖੀ ਹੋਵੇਗਾ। ਦੋਹਰਾ ਸੁਣ ਲਹਿਣਾ ਪੁਨ ਬੋਲਿਓ। ਇਹ ਸਾਰੇ ਜੱਥੇ ਨੂੰ ਸੁਣ ਕੇ ਭਾਈ ਲਹਿਣਾ ਜੀ ਬੋਲੇ ਹਨ ਫੇਰ ਜਿਸ ਹਿਤ ਜਵਾਲਾ ਜਾਏ। ਸੰਗਿਓ ਸਾਥੀਓ, ਜਿਸ ਵਾਸਤੇ ਜਵਾਲਾਮੁਖੀ ਦੇਵੀ ਨੂੰ ਜਾਣਾ ਸੀ ਯਾਤਰਾ ਕਰਨੀ, ਸੋ ਕਾਰਜ ਪੂਰਨ ਭਇਓ। ਮੇਰਾ ਤਾਂ ਜਿਹੜਾ ਕਾਰਜ ਕਹਿੰਦੇ ਇੱਥੇ ਕਰਤਾਰਪੁਰ ਸਾਹਿਬ ਵਿੱਚ ਹੀ ਪੂਰਾ ਹੋ ਗਿਆ ਹੈ। ਸ਼ਾਂਤ ਭਈ ਚਿਤ ਆਏ। ਕਿਉਂਕਿ ਜਵਾਲਾਮੁਖੀ ਜਾ ਕੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਪ੍ਰਾਪਤ ਕਰਨੀ ਸੀ, ਉਹ ਇੱਥੇ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਮੇਰੇ ਮਨ ਵਿੱਚ ਸ਼ਾਂਤੀ ਪ੍ਰਾਪਤ ਹੋ ਗਈ ਹੈ। ਸ਼ਾਂਤੀ ਦੀ ਲੋੜ ਸੀ, ਸ਼ਾਂਤੀ ਇੱਥੇ ਮਿਲ ਗਈ, ਹੁਣ ਉੱਥੇ ਕੀ ਕਰਨਾ ਹੈ ਜਾ ਕੇ। ਚੌਪਈ ਪੁੰਨ ਸੰਗੀ ਬੂਜਨ ਹਿਤ ਪਾਏ। ਉਸ ਵੇਲੇ ਜਿਹੜੇ ਸੰਗੀ ਸਾਥੀ ਹੈ ਉਹ ਕਹਿੰਦੇ ਪੁੱਛਣ ਲੱਗੇ ਹਨ ਬੜਾ ਪ੍ਰੇਮ ਪਾ ਕੇ, ਤੁਮਕੋ ਸ਼ਾਂਤ ਭਈ ਇਹ ਥਾਏ। ਵੀ ਠੀਕ ਹੈ ਲੈਣਾ ਜੀ, ਤੁਹਾਨੂੰ ਤਾਂ ਇਸ ਸਥਾਨ ਤੇ ਹੁਣ ਮਨ ਦੀ ਸ਼ਾਂਤੀ ਪ੍ਰਾਪਤ ਹੋ ਗਈ ਹੈ। ਮਾਨਵ ਸਰਬ ਸੰਗ ਜੋ ਆਏ। ਜਿਹੜੇ ਤੁਹਾਡੇ ਨਾਲ ਚੱਲ ਕੇ ਸਾਰੇ ਯਾਤਰੂ ਮਨੁੱਖ ਆਏ ਸਨ, ਕੌਣ ਹਾਲ ਇਨ ਦੇ ਹੋ ਬਤਾਏ। ਵਗੈਰ ਇਹਨਾਂ ਦਾ ਕੀ ਹਾਲ ਹੋਊਗਾ, ਬੁਰਾ ਹਾਲ ਹੋ ਜਾਊਗਾ, ਤੁਸੀਂ ਆਪ ਹੀ ਦੱਸਦੇ ਵਿਚਾਰੇ ਹੁਣ ਕਿੱਧਰ ਨੂੰ ਜਾਣਗੇ। ਲਹਿਣਾ ਕਹਿ ਅਬ ਜਵਾਲਾ ਜਾਵੋ। ਭਾਈ ਲਹਿਣਾ ਜੀ ਕਹਿੰਦੇ ਤੁਸੀਂ ਕੀ ਕਰਨਾ ਹੈ, ਤੁਸੀਂ ਕਹਿੰਦੇ ਜਵਾਲਾਮੁਖੀ ਜਿਵੇਂ ਪਹਿਲਾਂ ਜਾਂਦੇ ਸੀ ਤੁਹਾਨੂੰ ਪਤਾ ਹੀ ਹੈ ਰਸਤੇ ਦਾ, ਚਲੇ ਜਾਓ। ਭੌਣ ਪਰਸ ਕਰ ਇਹ ਥਲ ਆਵੋ। ਉੱਥੇ ਕਹਿੰਦੇ ਜਿਹੜਾ ਜਵਾਲਾਮੁਖੀ ਦਾ ਮੰਦਰ ਹੈ ਉੱਥੇ ਕਹਿੰਦੇ ਪਰਸ ਕੇ ਮੱਥਾ ਟੇਕ ਕੇ ਯਾਤਰਾ ਕਰਕੇ ਵਾਪਸ ਆ ਜਾਏ। ਮਨੋ ਕਾਮਨਾ ਨਿਜ ਨਿਜ ਧਾਰੀ। ਬਾਕੀ ਵੀ ਇੰਨੀ ਗੱਲ ਹੈ ਵੀ ਜੋ ਆਪੋ ਆਪਣੀਆਂ ਕਾਮਨਾ ਤੁਸੀਂ ਮਨ ਵਿੱਚ ਧਾਰ ਕੇ ਚਲੇ ਜਾਣ। ਦਰਸੋ ਸਤਿਗੁਰ ਸਤਿਗੁਰ ਦਰਸ ਦੁਖਾਰੀ। ਹਾਂ ਫੇਰ ਜੇ ਉੱਥੇ ਨਾ ਕਾਮਨਾ ਪੂਰੀ ਹੋਈ ਦੁਬਾਰਾ ਇੱਥੇ ਆ ਕੇ ਮਹਾਰਾਜ ਦੇ ਦਰਸ਼ਨ ਕਰ ਲੈਣੇ। ਇਹ ਗੁਰੂ ਨਾਨਕ ਦੇ ਦਰਸ਼ਨ ਕਰਕੇ ਤੁਹਾਡੀਆਂ ਕਾਮਨਾ ਜ਼ਰੂਰ ਪੂਰੀਆਂ ਹੋ ਜਾਣਗੀਆਂ। ਕਿਰਪਾ ਨਿਧਾਨ ਕਿਰਪਾ ਕਰ ਤਬ ਹੀ ਜਦੋਂ ਤੁਸੀਂ ਵਾਪਸ ਆਓਗੇ ਕਿਰਪਾ ਦੇ ਖਜ਼ਾਨੇ ਤਦੋਂ ਸਤਿਗੁਰੂ ਤੁਹਾਡੇ ਤੇ ਕਿਰਪਾ ਕਰ ਦੇਣਗੇ। ਆਸਾ ਤੁਮਰੀ ਪੂਰਹ ਸਭ ਹੀ ਉੱਥੇ ਜਾ ਕੇ ਨੀ ਤੁਹਾਡੀ ਆਸਾ ਪੂਰੀ ਹੋਈ ਇਹ ਮਹਾਰਾਜ ਤਦੋਂ ਤੁਹਾਡੀ ਇੱਥੇ ਪੂਰੀ ਕਰ ਦੇਣਗੇ। ਇਉਂ ਕਹਿ ਬੇਦਾ ਕੀਨ ਤਿੰਨ ਸੰਗਾ ਇਸ ਤਰ੍ਹਾਂ ਦੇ ਲਫ਼ਜ਼ ਕਹਿ ਕੇ ਉਹ ਜਿਹੜਾ ਸਚਾ ਹੈ ਨਾ ਉਹਨੂੰ ਆਪਣੇ ਨਾਲੋਂ ਵਿਦਾ ਕਰ ਦਿੱਤਾ ਇੱਧਰ ਨੂੰ ਤੋਰ ਦਿੱਤਾ ਹੈ। ਗਇਓ ਸੰਗ ਜਵਾਲਾ ਸੋ ਉਮੰਗਾ ਜਿਹੜਾ ਸੰਗ ਸਾਧ ਸੀ ਜਥਾ ਸੀ ਉਹਰੇ ਇਰਸ਼ਾ ਨਾਲ ਜਵਾਲਾਮੁਖੀ ਨੂੰ ਚਲਿਆ ਗਿਆ। ਦੋਹਰਾ ਆਇਓ ਆਪ ਖਡੂਰ ਮਹਿ ਇੱਧਰ ਲੈਣਾ ਜੀ ਆਪ ਚੱਲ ਕੇ ਸ੍ਰੀ ਖਡੂਰ ਸਾਹਿਬ ਕੇ ਆਪ ਪਹੁੰਚੇ। ਕਿਸੋ ਬੋਲ ਨ ਬੈਨ ਆ ਕੇ ਆਂਢ ਗੁਆਂਢ ਦੇ ਨਾਲ ਕਿਸੇ ਨਾਲ ਕੋਈ ਬਚਨ ਬੋਲੇ ਚੱਲੇ ਨਹੀਂ ਹੈ। ਲਿਵ ਲਾਗੀ ਗੁਰ ਚਰਨ ਕੀ ਆਪ ਜੀ ਦੇ ਹਿਰਦੇ ਵਿੱਚ ਤਾਂ ਗੁਰੂ ਦੇ ਚਰਨਾਂ ਦੀ ਕਹਿੰਦੇ ਲਿਵ ਲੱਗ ਗਈ ਹੋਈ ਹੈ। ਬਦੀ ਚਾਹ ਦਿਨ ਰਹਿਣ ਰਾਤ ਕਹਿੰਦੇ ਇੰਨੀ ਚਾਹ ਨਾ ਵਧਵੀ ਹੈ ਕਿਹੜਾ ਸਮਾਂ ਬੀਤੇ ਮੈਂ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵੀ ਚਲਾ ਜਾਵਾਂ। ਚੌਪਈ ਆਏ ਲੋਕ ਸਭ ਬੂਝਤ ਪਏ ਜਿਹੜੇ ਖਰੂਰ ਦੇ ਲੋਕ ਕਾਂਢ ਗੁਆਂਢ ਦੇ ਆ ਕੇ ਲੈਣਾ ਜੀ ਨੂੰ ਪੁੱਛਣਾ ਕਰਦੇ ਹਨ ਤੁਮ ਤੋ ਜਵਾਲਾ ਪਰਸਨ ਗਏ ਤਾਂ ਮਹਾਰਾ ਮੁਖੀ ਹੋ ਕੇ ਜਿਹੜੀ ਜਵਾਲਾਮੁਖੀ ਦੇਹੀ ਉਹਦੇ ਦਰਸ਼ਨ ਪਰਸ਼ਨ ਕਰਨ ਗਏ ਸੀ। ਕਿਉਂ ਮਾਰਗ ਤੇ ਹਟ ਕਰ ਆਏ ਲੈਣਾ ਜੀ ਤੁਸੀਂ ਰਸਤੇ ਵਿੱਚੋਂ ਕਿਵੇਂ ਵਿੱਚ ਵਿਚਾਲੇ ਵਾਪਸ ਆਉਣੇ ਆਏ ਨਿਜ ਬਿਰਥਾ ਸਭ ਦੇਹ ਬਤਾਏ ਆਪਣੀ ਜਿਹੜੀ ਹਾਲਤ ਹੈ ਨਾ ਉਹ ਤੁਸੀਂ ਸਾਨੂੰ ਖੋਲ ਕੇ ਦੱਸ ਦਿਓ ਵੀ ਇਸ ਕਰਕੇ ਵਾਪਸ ਆਏ ਹਾਂ। ਲਹਿਣੇ ਕਹਿਓ ਨਾ ਅਬਕੇ ਗਏਓ ਲਹਿਣਾ ਜੀ ਕਹਿਣ ਲੱਗੇ ਵੀ ਮੈਂ ਤਾਂ ਹੁਣ ਨਹੀਂ ਗਿਆ ਸੰਗ ਵਿਦਾ ਕਰ ਮੈਂ ਘਰ ਆਇਓ ਮੈਂ ਤਾਂ ਕਰਤਾਰਪੁਰ ਸਾਹਿਬ ਤੋਂ ਜਿਹੜਾ ਜੱਥਾ ਸੀ ਵਿਦਾ ਕਰਕੇ ਤੇ ਆਪ ਵਾਪਸ ਘਰ ਆ ਗਿਆ। ਸੁਣ ਲੋਕਾਂ ਨੇ ਇਉਂ ਤੂਸ਼ਨ ਕੀ ਨੰ ਇਉਂ ਖਡੂਰ ਦੇ ਲੋਕਾਂ ਨੇ ਸੁਣ ਸੁਣਾ ਕੇ ਚੁੱਪ ਕਰ ਧਾਰਨ ਕਰ ਲਈ ਹੈ ਔਰ ਭੇਦ ਕੋ ਨਹ ਚੀਨ ਹੋਰ ਕੋਈ ਗੁਲਹਿਣਾ ਜੀ ਦਾ ਅੰਦਰਲਾ ਭੇਦ ਨਹੀਂ ਜਾਣਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸੰਗੀ ਸਾਥੀ ਸੇਵਕ ਬਣ ਗਏ ਨਿਜ ਨਿਕੇਤ ਮਹਿ ਬੈਠੋ ਜਾਈ ਇੱਧਰ ਲਹਿਣਾ ਜੀ ਆਪਣੇ ਮਕਾਨ ਦੇ ਵਿੱਚ ਜਾ ਬੈਠੇ ਚੌਂਕੜਾ ਮਾਰ ਕੇ ਕਿਸਕੇ ਸੰਗ ਨ ਕਛੂ ਅਲਾਈ ਕੋਈ ਆਈ ਜਾਈ ਜਾਏ ਕਿਸੇ ਨਾਲ ਕੋਈ ਬਚਨ ਨਹੀਂ ਕਹਿੰਦੇ ਅਤਸ਼ਹਿ ਹਿਰਦੇ ਬਿਖੈ ਉਦਾਸੀ ਆਪਣੇ ਹਿਰਦੇ ਵਿੱਚ ਇਹਨਾਂ ਦੇ ਬਹੁਤ ਹੀ ਵਿਸ਼ੇਸ਼ ਕਰਕੇ ਉਪਰਾਮਤਾ ਹੈ ਇੱਕ ਨਿਸ਼ਾਨਿਜ ਬਸੇ ਉਹ ਆਵਾਸੀ ਮਸਾਂ ਮਸਾਂ ਕਹਿੰਦੇ ਇੱਕ ਰਾਤ ਆਪਣੇ ਘਰ ਦੇ ਵਿੱਚ ਬਸੇ ਹਨ ਦੋਹਰਾ ਤਰਫਤ ਭੀ ਪੁਨ ਸਾਰ ਪੁਨ ਕੋਈ ਰਾਤ ਨੂੰ ਤਰਪ ਰਿਹਾ ਮਸਾਂ ਕਹਿੰਦੇ ਸਵੇਰ ਜੀ ਹੋਈ ਇਹਨਾਂ ਨੂੰ ਉੱਠ ਕੀਨੋ ਅਸ ਕਾਮ ਸਵੇਰ ਹੋਈ ਦਿਨ ਚੜਿਆ ਉੱਠ ਕੇ ਆ ਕੰਮ ਸਭ ਤੋਂ ਪਹਿਲਾਂ ਇਹ ਲਹਿਣਾ ਜੀ ਨੇ ਕੀਤਾ ਹੈ ਭਾਰ ਸਵਾ ਮਨ ਲਾਉਣ ਕੋ ਸਵਾ ਕੁ ਮਨ ਜਿਹੜਾ ਕੋਈ ਭਾਰ ਹੈ ਸਵਾ ਮਨ ਦੀ ਲੂਣ ਦੀ ਜਿਹੜੀ ਕੋਈ ਪੰਡ ਹੈ ਕਾਢ ਲੀਨ ਨਿਜ ਧਾਮ ਆਪਣੇ ਘਰ ਦੇ ਵਿੱਚੋਂ ਜਿਹੜਾ ਸਵਾ ਕੁ ਮਨ ਲੂਣ ਹੈ ਗੁਰੂ ਕੇ ਲੰਗਰ ਵਿੱਚ ਪਾਉਣ ਵਾਸਤੇ ਕੱਢ ਲਿਆ ਚੌਪਈ ਭਗਨੀ ਸੁਤ ਆਵਾ ਛਿੰਨ ਤਾਹੀ ਇਸ ਤਰ੍ਹਾਂ ਕਹਿੰਦੇ ਇਹਨਾਂ ਦਾ ਭੈਣ ਦਾ ਪੁੱਤਰ ਸਕੀ ਭੈਣ ਤਾਂ ਕੁਛ ਹੈ ਨਹੀਂ ਸੀ ਆਂਢ ਗੁਆਂਢ ਦੇ ਵਿੱਚੋਂ ਇਸ ਤਰ੍ਹਾਂ ਜਿਵੇਂ ਘਰਾਂ ਵਿੱਚੋਂ ਕੋਈ ਉਹ ਭੈਣ ਲੱਗਦੀ ਹੁੰਦੀ ਹੈ ਇਸ ਤਰ੍ਹਾਂ ਸੀ ਕਹਿੰਦੇ ਉਹ ਭੈਣ ਦਾ ਪੁੱਤਰ ਭਾਣਜਾ ਇਹਨਾਂ ਦੇ ਕੋਲ ਸਮੇਂ ਆਇਆ ਹੈ ਮਿਲਿਓ ਸੁਹੇਤ ਕੀਨ ਮਨ ਮਾਹੀ ਉਹ ਭਾਣਜੇ ਨੇ ਮਿਲਣਾ ਕੀਤਾ ਤੇ ਮਨ ਵਿੱਚ ਬਹੁਤ ਪ੍ਰੇਮ ਪਿਆਰ ਕੀਤਾ ਹਿਤ ਸੌ ਕਹਿਓ ਕਾਜ ਅਸ ਕੀਜੈ ਭੈਣਾ ਜੀ ਨੇ ਉਹ ਭਾਣਜੇ ਨੂੰ ਪ੍ਰੇਮ ਨਾਲ ਕਿਹਾ ਲੈ ਵੀ ਤੂੰ ਇਉਂ ਕਰ ਲਾ ਕੰਮ ਮੁਰ ਸਿਰ ਭਾਰ ਉਠਾਏ ਸੁਦੀਜੈ ਜਿਹੜੀ ਲੂਣ ਦੀ ਭਾਣਜੀ ਬੰਨੀ ਪਈ ਹੈ ਇਹ ਮੇਰੇ ਸਿਰ ਤੇ ਤੂੰ ਚੁਕਾ ਦੇ। ਸੋ ਬੋਲਿਓ ਮਾਤੁਲ ਜੀ ਸੁਣੀਏ, ਜਿਹੜਾ ਭਾਣਜਾ ਬੋਲਿਆ ਇਹ ਮਾਮਾ ਜੀ ਸੁਣੀਏ। ਬਹੁ ਮਾਨਵ ਤੁਮ ਆਇਸ ਮੰਨੀਏ, ਜਿੰਨੇ ਕਰੂਰ ਦੇ ਬਹੁਤੇ ਲੋਕ ਹੈ ਸਾਰੇ ਤੁਹਾਡੀ ਆਗਿਆ ਮੰਨਦੇ ਹਨ। ਤਿਨਕੇ ਸਿਰ ਉੱਚ ਵਾਹ ਭਾਰਾ, ਉਹਨਾਂ ਦੇ ਵਿੱਚੋਂ ਕੋਈ ਕਡੂਰ ਦੇ ਪੁਰਸ਼ ਨੂੰ ਕਹਿ ਦਿਓ ਉਹਦੇ ਸਿਰ ਤੇ ਲੂਣ ਦਾ ਜਿਹੜਾ ਭਾਰ ਜਾ ਚੁਕਾ ਦਿਓ, ਸਿਰ ਤੇ ਪੰਡ ਚੁਕਾ ਦੇਵੋ ਜੀ, ਤੇ ਪਹੁੰਚਾਏ ਕਰੋ ਨਿਜ ਕਾਰਾ। ਆਓ ਕਹਿੰਦੇ ਕਰਤਾਰਪੁਰ ਸਾਹਿਬ ਦੇ ਲੂਣ ਪਹੁੰਚਾ ਦੇਵੇ, ਕਿਉਂ ਕਰ ਦੇਵੇ ਕਾ ਕੰਮ। ਇਉਂ ਨਾ ਕਰੋ ਜੇ ਮੁਝ ਸਿਰ ਦੀ ਜੈ, ਮਾਰਾ ਮਾਮਾ ਜੀ ਜੇ ਤੁਸੀਂ ਨੀ ਕਰਨਾ ਕਿਸੇ ਪੁਰਸ਼ ਨੂੰ ਕਹਿ ਕੇ ਸਿਰ ਤੇ ਪੰਡ ਨੀ ਨਾ ਚੁਕਾਉਣੀ, ਤੇ ਕਹਿੰਦੇ ਇਸ ਤਰ੍ਹਾਂ ਤੁਸੀਂ ਮੇਰੇ ਸਿਰ ਤੇ ਦੇ ਦਿਓ, ਮੇਰੇ ਸਿਰ ਤੇ ਪੰਡ ਜੀ ਚੁਕਾ ਦਿਓ। ਜਹਲੇ ਚੱਲੋ ਤਾਹੇ ਗਮ ਨੀਜੈ, ਹਾਂ ਜਿੱਥੇ ਤੁਸੀਂ ਲੈ ਚੱਲੋਗੇ ਉੱਥੋਂ ਤੱਕਰ ਮੈਂ ਚਲਾ ਜਾਵਾਂਗਾ। ਨਿਜ ਸਿਰ ਪਰ ਨਹਿ ਭਾਰ ਉਚਾਵੋ, ਇੰਨੀ ਗੱਲ ਜ਼ਰੂਰ ਮੰਨ ਲਓ ਮਾਮਾ ਜੀ, ਇਹ ਜਿਹੜਾ ਭਾਰ ਹੈ ਪੰਡ ਆਪਣੇ ਸਿਰ ਤੇ ਨਾ ਤੁਸੀਂ ਲੂਣ ਦੀ ਚੁੱਕਣਾ ਕਰੋ, ਇਹ ਤੁਮ ਉਚਿਤ ਨਹੀਂ ਦੁੱਤ ਪਾਵੋ। ਇਸ ਤਰ੍ਹਾਂ ਜਿਹੜਾ ਲੂਣ ਦੀ ਪੰਡ ਸਿਰ ਤੇ ਚੁੱਕਣੀ ਏ ਤੁਹਾਨੂੰ ਯੋਗ ਨੀ, ਇਸ ਤਰ੍ਹਾਂ ਤੁਸੀਂ ਸੋਭਾ ਨੀ ਪਾਓਗੇ। ਦੋਹਰਾ ਕਹਿ ਲਹਿਣਾ ਸੁਣ ਸਰੋਨ ਮਹਿ, ਸਵੇਰੇ ਲਹਿਣਾ ਜੀ ਸੁਣ ਕੇ ਕਹਿਣ ਲੱਗੇ ਵੀ ਸੁਣੋ ਸਾਥੀਓ ਇਹ ਭਾਣਜੇ ਸੁਣ, ਧਿਆਨ ਨਾਲ ਕੰਨ ਦੇ ਕੇ ਧਿਆਨ ਦੇ ਕੇ, ਜੇ ਕੁਛ ਪਦਾਰਥ ਪਾਏ, ਜੇ ਭਲਾ ਵੀ ਭਾਣਜੇ ਤੈਨੂੰ ਕੋਈ ਪਦਾਰਥ ਲੱਭਦਾ ਹੋਵੇ ਮਿਲਦਾ ਹੋਵੇ, ਸੋ ਲੇਵਹਿ ਤੂੰ ਕਹਿ ਨਹੀਂ, ਉਹ ਜਿਹੜਾ ਪਦਾਰਥ ਚੰਗਾ ਤੂੰ ਬਈ ਲੈ ਲਏਗਾ ਅਥਵਾ ਨਹੀਂ ਲਵੇਗਾ। ਕਿਦਾਂ ਦੇਹ ਕਿਸ ਜਾਏ, ਆਵੇ ਕਿਸੇ ਨੂੰ ਜਾ ਕੇ ਉਹ ਤੂੰ ਦੇ ਦੇ ਬਈ ਤੂੰ ਲੈ ਲਾ, ਮੈਂ ਤਾਂ ਲੈਣਾ ਨਹੀਂ ਇਹ। ਚੌਪਈ ਸਮਝੋ ਇਸ ਬਿਦ ਰਿਦੇ ਮਝਾਰਾ, ਜਿਵੇਂ ਤੈਨੂੰ ਕੋਈ ਪਦਾਰਥ ਮਿਲਦਾ ਵੇ ਤੂੰ ਝੱਟ ਪੜ ਜਾ ਕੇ ਲੈ ਲਵੇਗਾ, ਇਸੇ ਤਰ੍ਹਾਂ ਵੀ ਭਾਣਜੇ ਤੂੰ ਸਮਝਦਾ ਰਿਦੇ ਵਿੱਚ। ਪੂਰਨ ਉੱਚ ਬਾਵਹ ਸਿਰ ਭਾਰਾ, ਮੈਂ ਜਾ ਕੇ ਮਹਾਰਾਜ ਕੋਲੋਂ ਲੈਣਾ ਹੈ ਤੇ ਆ ਪੰਡ ਜੀ ਸਿਰ ਤੇ ਮੇਰੀ ਛੇਤੀ ਦੇ ਕੇ ਤੂੰ ਚੁਕਾ ਦੇ। ਇਉਂ ਕਹਿ ਲੀਨੋ ਸੀਸ ਉਠਾਈ, ਇਸ ਤਰ੍ਹਾਂ ਦੇ ਬਚਨ ਕਹਿ ਕੇ ਤੇ ਜਿਹੜੀ ਉਹ ਲਾਉਣ ਦੀ ਪੰਡ ਲਹਿਣਾ ਜੀ ਨੇ ਆਪਣੇ ਸੀਸ ਤੇ ਚੁੱਕ ਲੈਣਾ ਕੀਤੀ। ਨਿਕਸਿਓ ਵਹਿਰ ਪਾਏ ਮੱਗ ਪਾਈ, ਇਸ ਤਰ੍ਹਾਂ ਕਹਿੰਦੇ ਘਰ ਤੋਂ ਬਾਹਰ ਨਿਕਲਿਆ, ਰਸਤੇ ਵਿੱਚ ਆਪਣੇ ਜਿਹੜੇ ਚਰਨ ਪਾਏ ਚਰਨ ਰੱਖੇ ਹਨ, ਅਪਰ ਨ ਕਿਸ ਢਿੱਗ ਭੇਦ ਬਖਾਨਾ, ਹੋਰ ਜਿਹੜੇ ਖਡੂਰ ਦੇ ਵਾਸੀ ਲੋਕ ਉਹਨਾਂ ਕੋਲ ਕੋਈ ਕੋਈ ਭੇਦ ਨੀ ਦੱਸਿਆ ਵੀ ਅਸੀਂ ਕਿੱਧਰ ਜਾ ਰਹੇ ਹਾਂ ਕਿਸ ਥਾਂ ਪਹੁੰਚ ਰਹੇ ਹਾਂ। ਜਸਪਦ ਪੁਰ ਕਰਤਾਰ ਭਯਾਨ, ਉਹ ਕਹਿੰਦੇ ਛੇਤੀ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਪਏ ਹਨ। ਕ੍ਰਮ ਕਰ ਤਹਾਂ ਪਹੁੰਚਿਓ ਜਾਈ, ਨੰਬਰ ਵਾਰ ਰਸਤਾ ਤੈਅ ਕਰਦੇ ਜਾ ਪਹੁੰਚੇ ਉੱਥੇ, ਸ੍ਰੀ ਨਾਨਕ ਜਹਿ ਭਾਉਣ ਸੁਹਾਈ, ਕਰਤਾਰਪੁਰ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦਾ ਰਹਿਸ਼ ਵਾਲਾ ਮਕਾਨ ਸੁਭਾਏ ਮਾਨਸੀ ਭਾਵ ਜਿੱਥੇ ਮਾਤਾ ਸੁਲੱਖਣੀ ਜੀ ਰਹਿ ਰਹੇ ਸਨ ਸ੍ਰੀ ਚੰਦ ਤੇ ਲਖਮੀ ਦਾਸ ਸਹਿਤ, ਵਹਿਰ ਕਿਦਾਰ ਦੇਖਣੇ ਹੇਤਾ, ਇੱਧਰ ਗੁਰੂ ਨਾਨਕ ਸਾਹਿਬ ਬਾਹਰ ਬਾਹਰ ਜਿੱਥੇ ਉਹ ਝੋਨਾ ਜਾ ਬੀਜਿਆ ਖੇਤ ਬੀਜਿਆ ਉੱਥੇ ਦੇਖਣ ਵਾਸਤੇ ਗਏ, ਹੁਤੇ ਬੇਦੀ ਕੁਲ ਕੇਤਾ, ਬੇਦੀਆਂ ਦੇ ਕੁਲ ਦੇ ਤੁਜਾਰੂ ਉਹ ਖੇਤ ਵੱਲੀ ਗਏ ਹੋਏ ਸਨ, ਸਦਨ ਸੁਲੱਖਣੀ ਕੇ ਢਿੱਗ ਜਾਈ, ਇੱਧਰ ਜਿਹੜੇ ਲਹਿਣਾ ਜੀ ਮਾਤਾ ਸੁਲੱਖਣੀ ਦੇ ਘਰ ਦੇ ਵਿੱਚ ਜਾ ਕੇ ਭਾਰ ਉਤਾਰਿਓ ਦੀਨ ਟਿਕਾਈ, ਜਿਹੜਾ ਲੂਣ ਦਾ ਭਾਰ ਲੂਣ ਜੀ ਪੰਡ ਹੈ ਉਹ ਸਿਰ ਤੋਂ ਲਾਈ ਹੈ, ਘਰ ਵਿੱਚ ਟਿਕਾ ਦਿੱਤੀ ਰੱਖ ਦਿੱਤੀ ਹੈ। ਪੂਜਨ ਲੱਗਿਓ ਗੁਰੂ ਗੋਸਾਈ, ਫਿਰ ਮਾਤਾ ਸੁਲੱਖਣੀ ਜੀ ਨੂੰ ਪੁੱਛਣ ਲੱਗਿਆ ਵੀ ਜੋ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਹੈ, ਕਿਤ ਦਿਸ਼ ਗਮਨੇ ਦੇਹੋ ਬਤਾਈ, ਮਾਤਾ ਸੁਲੱਖਣੀ ਜੀ ਮੈਨੂੰ ਦੱਸ ਦਿਓ ਕਿਸ ਤਰਫ ਨੂੰ ਉਹ ਗਏ ਹੋਏ ਹਨ। ਕਹੈ ਸੁਲੱਖਣੀ ਕੋ ਤੂੰ ਐਹੀ। ਸਵੇਰੇ ਹੁਣ ਇਹ ਪਹਿਲੀ ਵਾਰ ਆਏ ਸੀ ਲਹਿਣਾ ਜੀ, ਜਿਸ ਕਰਕੇ ਮਾਤਾ ਸੁਲੱਖਣੀ ਜੀ ਪੁੱਛਣ ਲੱਗੇ ਵੀ ਤੂੰ ਕੌਣ ਹੈ, ਕਿਉਂ ਬੂਝਤ ਕਿਸ ਪੁਰ ਮਹਿ ਰਹੀ, ਤੂੰ ਮੈਨੂੰ ਕਿਉਂ ਪੁੱਛਦਾ ਹੈ, ਤੂੰ ਕਿਹੜੇ ਨਗਰ ਵਿੱਚ ਜਾਂ ਸ਼ਹਿਰ ਵਿੱਚ ਰਹਿਣ ਵਾਲਾ ਹੈ। ਭਾਰ ਵਿਖੇ ਕਹਿ ਆਨਿਓ ਤੋ ਹੀ। ਜਿਹੜੀ ਪੰਡ ਜੀ ਤੂੰ ਚੁੱਕ ਕੇ ਲਿਆ, ਇਹਦੇ ਵਿੱਚ ਕੀ ਲੈ ਕੇ ਆਇਆ ਤੂੰ, ਤੇ ਹੋ ਬਤਾਏ ਕਾਜ ਜੋ ਹੋਹੀ। ਇਹ ਜਿਹੜਾ ਤੂੰ ਕੰਮ ਕਰਨ ਕਰਾਉਣ ਲਈ ਹੈ, ਆਪਣਾ ਕੰਮ ਵੀ ਮੈਨੂੰ ਦੱਸ ਦੇ। ਸੁਣ ਕੇ ਲਹਿਣੇ ਗੇਰਾ ਅਲਾਈ। ਮਾਤਾ ਸੁਲੱਖਣੀ ਜੋ ਸੁਣ ਕੇ ਸ੍ਰੀ ਲਹਿਣਾ ਜੀ ਨੇ ਉਹ ਬਚਨ ਕਿਹਾ ਹੈ, ਭਾਰ ਲਵਣ ਕੋ ਹੈ ਇਹ ਮਾਈ। ਮਾਤਾ ਜੀ ਕਹਿੰਦੇ ਲੂਣ ਦੀ ਪੰਡ ਹੈ, ਗੁਰੂ ਕੇ ਲੰਗਰ ਵਿੱਚ ਮੈਂ ਲੂਣ ਪਾਉਣਾ ਹੈ। ਆਨਿਓ ਭੇਟ ਦੇਣ ਕੇ ਕਾਜੇ। ਗੁਰੂ ਨਾਨਕ ਸਾਹਿਬ ਨੂੰ ਲੂਣ ਦੀ ਭੇਟਾ ਕਹਿੰਦੇ ਦੇਣ ਵਾਸਤੇ ਮੈਂ ਇਹ ਲਿਆਂਦੀ ਹੈ। ਕਰਹੋ ਗੁਰੂ ਗਰੀਬ ਨਿਵਾਜੇ। ਮੈਂ ਗੁਰੂ ਨਾਨਕ ਸਾਹਿਬ ਜੋ ਗਰੀਬਾਂ ਨੂੰ ਨਿਵਾਜਣ ਵਾਲੇ, ਉਹਨਾਂ ਨੂੰ ਗੁਰੂ ਧਾਰਨ ਵੀ ਕਰਨਾ ਹੈ। ਰਾਖੋ ਇਹੋ ਨਿਕੇਤ ਕੇ ਮਾਹੀ। ਇਸ ਕਰਕੇ ਮਾਤਾ ਸੁਲੱਖਣੀ ਜੀ ਇਹ ਲੂਣ ਦੀ ਪੰਡ ਜੀ ਜਿਹੜੀ ਆਪਣੇ ਘਰ ਦੇ ਅੰਦਰ ਤੁਸੀਂ ਰੱਖ ਲਓ, ਸੰਭਾਲ ਲਓ। ਦਿਨ ਹੈ ਬਤਾਵੋ ਜਾਵੋ ਪਾਹੀ। ਜਿੱਥੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸੰਬੰਧ ਵਿੱਚ ਦੱਸੋ, ਮੈਂ ਹੁਣੇ ਚਲਾ ਜਾਵਾਂਗਾ ਉੱਥੇ। ਸੁਣ ਕੇ ਬਚਨ ਲਵਣ ਕੋ ਭਾਰਾ। ਲਹਿਣਾ ਜੀ ਤੋਂ ਸੁਣ ਕੇ ਮਾਤਾ ਸੁਲੱਖਣੀ ਨੇ ਜਿਹੜੇ ਲੂਣ ਦੀ ਪੰਡ ਜੀ ਹੈ ਸੀ, ਰਖਵਾਇਓ ਨਿਜ ਸਦਨ ਮਝਾਰਾ। ਸ੍ਰੀ ਲਹਿਣਾ ਜੀ ਤੋਂ ਚੁਕਵਾ ਕੇ ਘਰ ਦੇ ਅੰਦਰ ਰਖਵਾ ਲੈਣਾ ਕੀਤੀ। ਕਹਿਓ ਕਿਦਾਰ ਧਾਨ ਕੇ ਜਹਿਵਾ। ਉਹਦੇ ਬਾਅਦ ਮਾਤਾ ਸੁਲੱਖਣੀ ਕਿਹਾ ਕਿ ਸ੍ਰੀ ਲਹਿਣਾ ਜੀ ਗੁਰੂ ਨਾਨਕ ਸਾਹਿਬ ਤਾਂ ਬਾਹਰ ਬਾਹਰ ਖੇਤਾਂ ਵਿੱਚ ਕਰਵਾਵਹਿ ਕ੍ਰਿਤ ਬੈਠੇ ਤਿਹਵਾ। ਉੱਥੇ ਬਾਹਰ ਬਾਹਰ ਬੈਠੇ ਗੁਰਸਿੱਖਾਂ ਤੋਂ ਖੇਤੀ ਦਾ ਕੰਮ ਕਰਵਾ ਰਹੇ। ਤਬ ਗਮਨਿਓ ਜਿਤ ਦਿਸ਼ਾ ਬਤਾਏ। ਲਹਿਣਾ ਜੀ ਉਸੇ ਤਰਫ ਨੂੰ ਚੱਲੇ ਹਨ ਜਿਸ ਤਰਫ ਨੂੰ ਦੱਸਿਆ ਹੋਇਆ ਸੀ। ਪਿਖਤ ਦੂਰ ਤੇ ਰਹਿ ਹੁਲਸਾਏ। ਦੂਰੋਂ ਹੀ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਬਹੁਤ ਹੀ ਪ੍ਰਸੰਨ ਹੋ ਰਹੇ ਸ੍ਰੀ ਲਹਿਣਾ ਜੀ। ਪਰਮ ਪ੍ਰੇਮ ਕਰਕੇ ਤਤਕਾਲਾ। ਬਹੁਤ ਹੀ ਪ੍ਰੇਮ ਪਿਆਰ ਕਰਦਿਆਂ ਬਹੁਤ ਛੇਤੀ ਹੀ ਪਰਿਓ ਪਾਏ ਪੰਕਜ ਧਰ ਭਾਲਾ। ਮੱਥਾ ਰੱਖ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਟਹਿ ਪਏ ਹਨ। ਨਿਤ ਆਵਹਿ ਚਿਤ ਸ੍ਰੀ ਜਗਨਨਾਥ। ਜਗਤ ਦੇ ਮਾਲਕ ਸਤਿਗੁਰੂ ਜੀ ਨੇ ਮੁੱਖੋਂ ਕਿਹਾ ਵੀ ਤੈਨੂੰ ਹਮੇਸ਼ਾ ਪਰਮੇਸ਼ਰ ਯਾਦ ਆਉਂਦਾ ਰਹੇ ਚਿਤ ਵਿੱਚ। ਅਸ ਕਹਿ ਧਰਿਓ ਸੀਸ ਪਰ ਹੱਥ। ਇਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਕੇ ਸ੍ਰੀ ਲਹਿਣਾ ਜੀ ਦੇ ਮੱਥੇ ਉੱਪਰ ਮਿਹਰ ਭਰਿਆ ਹੱਥ ਰੱਖ ਦਿੱਤਾ ਹੈ। ਕਿਰਪਾ ਦ੍ਰਿਸ਼ਟ ਕੋ ਤੇਹ ਛਿਨ ਦੇਖੀ। ਉਸ ਸਵੇਰੇ ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਦੀ ਨਿਗਾਹ ਨਾਲ ਵੀ ਇਹਨਾਂ ਵੱਲ ਨਹੀਂ ਤੱਕਿਆ ਹੈ। ਸ਼ਰਧਾ ਉਪਜੀ ਹਿਰਦੈ ਵਿਸੇਖੀ। ਇਸ ਕਰਕੇ ਸ੍ਰੀ ਲਹਿਣਾ ਜੀ ਦੇ ਹਿਰਦੇ ਅੰਦਰ ਵਿਸ਼ੇਸ਼ ਕਰਕੇ ਸ਼ਰਧਾ ਪੈਦਾ ਹੋਈ ਹੈ, ਬਹੁਤ ਹੀ ਸ਼ਰਧਾਲੂ ਬਣ ਗਏ ਹਨ। ਆਪਣੋ ਤਨ ਮਨ ਜੋ ਸਰ ਬੰਸੇ। ਆਪਣਾ ਜਿਹੜਾ ਸਰੀਰ ਹੈ, ਆਪਣਾ ਮਨ ਹੈ, ਆਪਣਾ ਜਿੰਨਾ ਧਨ ਪਦਾਰਥ ਹੈ ਸਾਰਾ ਕੁਛ ਹੀ ਅਰਪਿਓ ਤ੍ਰੇਹਣ ਕੁਲ ਅਵਤੰਸ਼ੇ। ਜੋ ਤਿਹਨਾਂ ਦੇ ਕੁਲ ਦੇ ਮੁਕਟ ਸਿਰਤਾਜ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੌਂਪਦਾ ਵੀ ਅੱਜ ਤੋਂ ਮਾਰਾ ਮਨ ਵੀ ਤੁਹਾਡਾ, ਸਰੀਰ ਵੀ ਤੁਹਾਡਾ, ਘਰ ਵੀ ਜੋ ਕੁਛ ਹੈ ਸਭ ਕੁਛ ਤੁਹਾਡਾ ਹੀ ਹੈ। ਇਨਸੋ ਕਾਰਜ ਨਿਜ ਨਹਿ ਰਾਖਾ। ਹਾਂ ਵੀ ਇਹਨਾਂ ਨਾਲ ਮੇਰਾ ਆਪਣਾ ਕੋਈ ਕੰਮ ਨਹੀਂ ਹੋਏਗਾ, ਇਹ ਮਾਰਾ ਹੁਣ ਤੁਸੀਂ ਇਸ ਮਨ ਤੋਂ ਜਿੱਧਰ ਨੂੰ ਮਨ ਭੇਜੋਗੇ ਉੱਧਰ ਨੂੰ ਜਾਊਗਾ, ਜਿੱਧਰ ਨੂੰ ਸਰੀਰ ਨੂੰ ਭੇਜੋ ਸਰੀਰ ਜਾਊਗਾ, ਜਿੱਧਰ ਘਰ ਵਿੱਚ ਮਾਇਆ ਪਈ ਉੱਧਰ ਲਾ ਦਿਓ ਚੁੱਕ ਕੇ, ਉੱਧਰ ਨੂੰ ਮਾਇਆ ਜਾਊਗੀ। ਗੁਰ ਅਨੁਸਾਰ ਬਦੀ ਅਬ ਲਾਖਾ। ਗੁਰੂ ਮਹਾਰਾਜ ਦੀ ਆਗਿਆ ਅਨੁਸਾਰ ਹੋ ਕੇ ਰਹਿਣਾ, ਆਗਿਆ ਵਿੱਚ ਚੱਲਣਾ ਹੈ, ਇਸ ਤਰ੍ਹਾਂ ਦੀ ਜਿਹੜੀ ਇੱਛਾ ਵੱਧ ਗਈ ਹੈ। ਕਾਮ ਨ ਕ੍ਰੋਧ ਹੰਕਾਰ ਨ ਧਰਹੀ। ਗੁਰੂ ਅੰਗਦ ਸਾਹਿਬ ਪਹਿਲਾਂ ਜਿਨ੍ਹਾਂ ਦਾ ਨਾਮ ਸ੍ਰੀ ਲਹਿਣਾ ਜੀ, ਕਾਮ ਕ੍ਰੋਧ ਹੰਕਾਰ ਆਦਿਕ ਇਹ ਤਾਂ ਪਹਿਲਾਂ ਹੀ ਹਿਰਦੇ ਵਿੱਚ ਨਹੀਂ ਰੱਖਦੇ ਸਨ। ਨਾਨ ਆਪਣੇ ਮਨ ਹੈ ਤਾਉ ਕਿਛ ਕਰਹੀ, ਆਪਣੇ ਸਰੀਰ ਨੂੰ ਕੁਝ ਮੰਨਣ ਤਾਂ ਹੀ ਫਿਰ ਕਹਿੰਦੇ ਅੰਦਰ ਆਉਣ। ਜਦੋਂ ਸਰੀਰ ਨੂੰ ਤੇ ਮਨ ਨੂੰ ਆਪਣਾ ਨਹੀਂ ਮੰਨਣਾ ਹੈ, ਸਭ ਕੁਛ ਮਹਾਰਾਜ ਦਾ ਸਮਝਣਾ, ਫਿਰ ਇਹ ਕਿੱਥੇ ਔਗਣ ਆਉਣਗੇ। ਜਾਣਿਓ ਸਭ ਕੁਛ ਸ੍ਰੀ ਗੁਰ ਕੇਰਾ, ਸਭ ਕੁਛ ਗੁਰੂ ਨਾਨਕ ਸਾਹਿਬ ਜੀ ਦਾ ਜਾਣ ਲਿਆ ਸਮਝ ਲਿਆ। ਚਰਨ ਧਿਆਨ ਔਰ ਪ੍ਰੇਮ ਕਨੇਰਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਬਹੁਤਾ ਪ੍ਰੇਮ ਪਿਆਰ ਹੈ। ਸਭ ਸੇਵਕ ਤਹਿ ਕ੍ਰਿਤ ਕੋ ਕਰਹੀ, ਜਿੱਥੇ ਉਹ ਬਾਹਰ ਬਾਹਰ ਖੇਤਾਂ ਵਿੱਚ ਜਿੰਨੇ ਸਿੱਖ ਸੇਵਕ ਹੈ ਉਹ ਕਿਰਤ ਕਰ ਰਹੇ ਕੰਮ ਕਰ ਰਹੇ ਸਨ। ਧਨ ਵਿਖੇ ਤੇ ਤ੍ਰਿਣ ਨਿਕਰਈ, ਧਨਾਂ ਵਿੱਚੋਂ ਝੋਨੇ ਵਿੱਚੋਂ ਜਿਹੜੇ ਉਹ ਕੁੱਖਾ ਪੁੱਠੇ ਉਹ ਬਾਹਰ ਕੱਢ ਰਹੇ ਸਨ। ਤਿੰਨ ਹੈ ਬਿਲੋਕਤ ਬੋਲਿਓ ਬੈਨਾ, ਉਹਨਾਂ ਸੇਵਕਾਂ ਨੂੰ ਘਾਹ ਜਾ ਪੁੱਠੇ ਜੇ ਲੀਲਾ ਜਾ ਕੱਢਦਿਆਂ ਦੇਖਦਿਆਂ ਲੈਣਾ ਜੀ ਮੁੱਖੋਂ ਬਚਨ ਬੋਲੇ ਹਨ। ਇੱਕ ਰੰਬੀ ਮੁਝ ਦੇਹੋ ਗੁਣ ਐਨਾ, ਇਹ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਆ ਸੇਵਕਾਂ ਵਾਂਗ ਇੱਕ ਰੰਬੀ ਜੀ ਮੈਨੂੰ ਵੀ ਦੇ ਦੇਵੋ। ਦਾਸਨ ਸਾਥ ਕਰੋ ਕ੍ਰਿਤ ਇਹੀ, ਕਹਿੰਦੇ ਮਹਾਰਾਜ ਆਪ ਜੀ ਦੇ ਸਿੱਖ ਸੇਵਕਾਂ ਨਾਲ ਮੈਂ ਵੀ ਇਹ ਕੰਮ ਕਰ ਲਾ, ਮੈਂ ਵੀ ਆ ਕਪੱਠਾ ਜਾਂ ਡੀਲਾ ਜਾਂ ਕੱਢ ਦਿਆਂਗਾ ਇਹਦੇ ਵਿੱਚ। ਸਗਲੀ ਹੋਇ ਹੈ ਸਗਰੀ ਦੇਹੀ, ਇਸ ਕਰਕੇ ਮਹਾਰਾਜ ਇਹ ਸੇਵਾ ਕਰਕੇ ਨਾ ਮੇਰੀ ਜਿਹੜੀ ਦੇਹ ਹੈ ਸਾਰੀ ਪਵਿੱਤਰ ਸਫਲ ਹੋ ਜਾਏਗੀ। ਅਸ ਕਹਿ ਲਾਗਿਓ ਕਰਨ ਨਿਦਾਈ, ਇਸ ਤਰ੍ਹਾਂ ਦੇ ਬਚਨ ਕਹਿ ਕੇ ਹੱਥ ਵਿੱਚ ਰੰਬੀ ਜੀ ਲੈ ਕੇ ਉਹ ਝੋਨੇ ਵਿੱਚ ਗੋਡੀ ਜੀ ਕਰਨ ਲੱਗ ਪਏ ਹਨ। ਕਰਤ ਹੁਤੇ ਸੇਵਕ ਜਿਹ ਥਾਏ, ਜਿਸ ਥਾਂ ਤੇ ਉਹ ਬਾਕੀ ਸਿੱਖ ਸੇਵਕ ਕਰ ਰਹੇ ਸੀ ਉੱਥੇ ਵੀ ਲੱਗ ਪਏ। ਇੱਕ ਘਟਕਾ ਲੱਗ ਗਿਨੀ ਕਾਰਾ, ਘੜੀ ਤੱਕ 24 ਮਿੰਟ ਜਦੋਂ ਇਹ ਕੰਮ ਜਾ ਕੀਤਾ ਹੈ। ਪ੍ਰਭ ਬਿਲੋਕ ਕੈ ਬਚਨ ਉਚਾਰਾ, ਪਰਮੇਸ਼ਰ ਨੂੰ ਸਤਿਗੁਰਾਂ ਨੇ ਵੇਖ ਕੇ ਲੈਣਾ ਜੀ ਨੂੰ ਬਚਨ ਕਿਹਾ ਹੈ। ਇਹ ਕ੍ਰਿਤ ਤੁਜ ਤੇ ਹੋਏ ਨਾ ਵੀ ਪੁਰਖਾ, ਇਹ ਜਿਹੜਾ ਕੰਮ ਹੈ ਨਾ ਗੋਡੀ ਦਾ ਨਦੀਨ ਕੱਢਣ ਦਾ, ਇੱਥੋਂ ਚੰਗੀ ਤਰ੍ਹਾਂ ਹੋ ਨਹੀਂ ਸਕਦਾ ਹੈ। ਧਨ ਉਖਾਰੈ ਪਿਖ ਨਿਜ ਪਾਛੇ, ਆਪਣੇ ਪਿੱਛੇ ਤਰਫ ਤਾਂ ਝਾਕ, ਕਹਿੰਦੇ ਜਿਹੜੇ ਆ ਧਨ ਝੋਨੇ ਦੇ ਬੂਟੇ ਜੇ ਪੱਟੇ ਜਾ ਰਹੇ ਹੈ। ਉੱਠ ਆਵੋ ਤੁਮ ਬਹਿਰ ਕਿਦਾਰਾ, ਇਸ ਕਰਕੇ ਲੈਣਾ ਜੀ ਤੁਸੀਂ ਉੱਠ ਕੇ ਖੇਤ ਤੋਂ ਬਾਹਰ ਆ ਜਾਓ। ਅਪਰ ਬਤਾਵੈ ਕਰੀਏ ਕਾਰਾ, ਹੋਰ ਤੁਹਾਨੂੰ ਕੋਈ ਕੰਮ ਕਰਨ ਲਈ ਦੱਸਦੇ ਉਹ ਤੁਸੀਂ ਕਰ ਕਰਾ ਲਵੋ। ਇਹ ਨਦੀਨ ਕੇ ਬੰਧ ਭਾਰਾ, ਮਹਾਰਾਜ ਕਹਿੰਦੇ ਲੈਣਾ ਜੀ ਆ ਜਿਹੜਾ ਘਾਹ ਪੁੱਠਾ ਜਾਂ ਡੀਲਾ ਜਾਂ ਬਾਹਰ ਕੱਢ ਕੇ ਰੱਖਿਆ ਇਹਦੀ ਪੰਡ ਜੀ ਤੂੰ ਬੰਨ ਲੈ। ਜਾਵੋ ਹਿਤ ਪਸਨ ਅਗਾਰਾ, ਇਹ ਸਿਰ ਤੇ ਚੁੱਕ ਕੇ ਪੰਡ ਲੈ ਜਾਓ ਜੋ ਘਰ ਦੇ ਵਿੱਚ ਕਹਿੰਦੇ ਪਸ਼ੂ ਡੰਗਰ ਹੈ ਉਹਨਾਂ ਨੂੰ ਜਾ ਕੇ ਪਾ ਦੇਵੋ। ਲਹਿਣੇ ਆਏ ਵਹਿਰ ਤਤਕਾਲਾ, ਬਸ ਹੁਕਮ ਹੋਣ ਦੀ ਦੇਰੀ ਸੀ, ਬੜੀ ਛੇਤੀ ਲਹਿਣਾ ਜੀ ਖੇਤ ਤੋਂ ਬਾਹਰ ਆ ਗਏ। ਤ੍ਰਿਣ ਕੋ ਬਾਂਧਿਓ ਭਾਰ ਵਿਸਾਲਾ, ਜਿਹੜਾ ਘਾਹ ਪੱਠਾ ਜਾ ਉਹਦਾ ਤਕੜਾ ਹੀ ਭਾਰ ਬਣਿਆ, ਤਕੜੀ ਪੰਡ ਜੀ ਬਣ ਲਈ ਹੈ। ਪੰਕ ਨੀਰ ਨੁਚਰਤ ਜਿਹ ਮਾਹੀ, ਜਿਸ ਘਾਹ ਪੱਠੇ ਵਿੱਚੋਂ ਚਿੱਕੜ ਵਾਲਾ ਪਾਣੀ ਜਾ ਨਿਚਲ ਰਿਹਾ ਸੀ। ਲੀਨ ਉਠਾਏ ਸੀਸ ਪਰ ਤਾਹੀ, ਉਹ ਵੱਡੀ ਸਾਰੀ ਜਿਹੜੀ ਪੰਗ ਹੈ ਨਾ ਜਿਹਦੇ ਵਿੱਚੋਂ ਪਾਣੀ ਜਾ ਨਿਚਲ ਰਿਹਾ ਮੈਲਾ ਜਾ, ਉਹ ਆਪਣੇ ਸਿਰ ਤੇ ਚੁੱਕ ਲਿਆ ਆਪ ਜੀ ਨੇ। ਜਾਮਾ ਗੁਰ ਜਾਮਾ ਗਰਬਹ ਮੋਲਾ ਪਹਿਰਿਓ, ਆਪ ਜੀ ਨੇ ਜਿਸ ਵੇਲੇ ਆਏ ਸਨ ਗਲ ਦੇ ਵਿੱਚ ਜਿਹੜਾ ਚੋਆ ਬੜਾ ਚੰਗਾ ਮੁੱਲ ਦਾ ਕੀਮਤੀ ਪਾਇਆ ਹੋਇਆ ਸੀ। ਪੰਕ ਸੰਗ ਸਗਰੋ ਤਹਿ ਭਰਿਓ, ਉਹ ਜਦੋਂ ਹੁਣ ਪੰਡ ਜੀ ਚੁੱਕੀ ਆ ਉਹ ਸਾਰੇ ਮੈਲੇ ਚਿੱਕੜ ਜਿਹਦੇ ਨਾਲ ਉਹ ਸਾਰਾ ਭਿੱਜ ਗਿਆ। ਨਹਿ ਸ਼ੰਕਾ ਕੁਛ ਹਿਰਦੇ ਵਿਚਾਰੀ, ਫੇਰ ਵੀ ਕਹਿੰਦੇ ਉਹ ਜਦੋਂ ਚੋਲਾ ਜਾ ਮੈਲਾ ਕੁਚੜਾ ਜਾ ਹੋ ਗਿਆ ਨਾ ਚਿੱਕੜ ਨਾਲ, ਫਿਰ ਹਿਰਦੇ ਵਿੱਚ ਕੋਈ ਸ਼ੰਕਾ ਨੀ ਕੀਤੀ ਵੀ ਕਿੱਥੇ ਆ ਫਸੇ ਆ। ਗਮਨਿਓ ਭਾਨ ਭਾਰ ਸਿਰ ਭਾਰੀ, ਹਾਂ ਫੇਰ ਵੀ ਕਹਿੰਦੇ ਸਿਰ ਤੇ ਬੜਾ ਤਕੜਾ ਭਾਰ ਹੈ ਤੇ ਘਰ ਨੂੰ ਚੱਲ ਕੇ ਆ ਗਏ। ਠੰਡੇ ਹੋਤੇ ਪਸ਼ੂ ਜਿਹ ਥਾਏ, ਜਿਸ ਸਥਾਨ ਤੇ ਇਸ ਤਰ੍ਹਾਂ ਦੁੱਧ ਦੇਣੇ ਪਸ਼ੂ ਡੰਗਰ ਖੜੋਤੇ ਹੋਏ। ਤਿੰਨ ਆਗੇ ਤ੍ਰਿਣ ਦੀਨੇ ਪਾਈ, ਉਹਨਾਂ ਦੇ ਅੱਗੇ ਕਹਿੰਦੇ ਸ੍ਰੀ ਲਹਿਣਾ ਜੀ ਨੇ ਉਹ ਜਿਹੜੇ ਘਾਹ ਦੇ ਪੱਠੇ ਜੇ ਪਾ ਦਿੱਤੇ ਹਨ। ਦੇਖ ਸੁਲੱਖਣੀ ਮਨ ਬੇਸਮਾਨੇ, ਸ੍ਰੀ ਲਹਿਣਾ ਜੀ ਦਾ ਚੋਲਾ ਜਾ ਲਿਬੜਿਆ ਤਿਬੜਿਆ ਖੜਾਵ ਜਾ ਹੋਇਆ ਦੇਖ ਕੇ ਮਾਤਾ ਸੁਲੱਖਣੀ ਸੁਣੀ ਜੀ ਬਹੁਤ ਚਰਜੇ ਹੋਵੇ ਅਦਭੁਤ ਗਤ ਕਿਚ ਜਾਏ ਨ ਜਾਨੀ ਵੀ ਪਤੀ ਸਤਿਗੁਰਾਂ ਦੀ ਚਰਜੀ ਲੀਲਾ ਰੀਤੀ ਹੈ ਕੋਈ ਮੈਥੋਂ ਤਾਂ ਸਮਝੀ ਨਹੀਂ ਜਾ ਰਹੀ ਸੀਸ ਬਦਨ ਕਰ ਪੱਗ ਪੱਟ ਸਾਰੇ ਦੇਖੋ ਆ ਜਿਹੜਾ ਨਵਾਂ ਸੇਵਕ ਆਇਆ ਹੱਥ ਪੈਰ ਬਾਕੀ ਕੱਪੜੇ ਕੁਪੜੇ ਬਸਤਰ ਜੇ ਰਹਿਓ ਪੰਕ ਲੱਗ ਦੇਖ ਵਿਚਾਰੇ ਹਾਂ ਇਸ ਤਰ੍ਹਾਂ ਨੂੰ ਕਿੰਨਾ ਚੱਕਰ ਲੱਗ ਰਿਹਾ ਖਰਾਬ ਹੋਏ ਪਏ ਮਾਤਾ ਜੀ ਦੇਖ ਕੇ ਵਿਚਾਰ ਰਹੇ ਇਸ ਕੋ ਭਇਓ ਅਨਾਦਰ ਪੂਰੀ ਇਹ ਨਵਾਂ ਸੇਵਕ ਆਇਆ ਸੀ ਜਿਹਦਾ ਤਾਂ ਇੱਥੇ ਆਉਣ ਨਾਲ ਬਹੁਤ ਤਕੜੇ ਕਹਿੰਦੇ ਨਿਰਾਦਰ ਅਪਮਾਨ ਜਾ ਹੋ ਗਿਆ ਹਿਤ ਕਰ ਆਇਓ ਹੁਤੋ ਸੋ ਦੂਰੀ ਦੇਖੋ ਪ੍ਰੇਮ ਕਰਕੇ ਬਹੁਤ ਦੂਰੋਂ ਇਹ ਚੱਲ ਕੇ ਆਇਆ ਸੀ ਭਈ ਸਾਂਝ ਬੇਦੀ ਕੁੱਲ ਕੇਤਾ ਮਾਤਾ ਸੁਲੱਖਣੀ ਜੀ ਸੋਚ ਰਹੇ ਵੀ ਨਿਰਾਦਰੀ ਹੋ ਗਿਆ ਇਹਨਾਂ ਨਾਲ ਮਾੜੀ ਗੱਲ ਹੋ ਗਈ ਹੈ ਇਹ ਜਦੋਂ ਸ਼ਾਮ ਦਾ ਸਮਾਂ ਹੋਇਆ ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ ਜੀ ਆਏ ਦਾਸਨ ਯੁਕਤ ਨਿਕੇਤਾ ਸਿੱਖ ਸੇਵਕਾਂ ਦੇ ਸਮੇਤ ਹੀ ਘਰ ਦੇ ਵਿੱਚ ਚੱਲ ਕੇ ਆ ਪਹੁੰਚੇ ਹਨ ਦੇਖ ਸੁਲੱਖਣੀ ਬਚਨ ਬਖਾਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਇਆ ਦੇ ਕੇ ਸੁਲੱਖਣੀ ਜੀ ਨੇ ਉਹ ਬਚਨ ਕਹੇ ਕਰਹੋ ਨਿਰਾਦਰ ਮਨ ਜੁ ਮਹਾਨੇ ਗੁਰੂ ਨਾਨਕ ਸਾਹਿਬ ਪਤੀ ਸਤਿਗੁਰੂ ਜੀ ਜਿਹੜੇ ਸਿਆਣੇ ਮਨੁੱਖ ਹੈ ਮਹਾਨ ਉਹਨਾਂ ਦਾ ਨਿਰਾਦਰ ਅਪਮਾਨ ਕਰਦੇ ਹੋ ਉੱਤਮ ਪੁਰਖ ਆਜ ਜੋ ਆਇਓ ਜਿਹੜੇ ਆ ਬਹੁਤ ਚੰਗੇ ਪੁਰਖ ਮਹਾਨ ਪੁਰਖ ਆਏ ਸੀ ਗਰ ਜਾਮਾ ਬਹੁ ਮੋਲ ਸੁਹਾਇਓ ਜਿਨ੍ਹਾਂ ਦੇ ਗਲ ਦੇ ਵਿੱਚ ਬਹੁਤੇ ਮੁੱਲ ਦਾ ਚੋਲਾ ਪਾਇਆ ਸਜਦਾ ਸੀ ਸੋਭਨੀ ਸੀ ਤੇ ਸਿਰ ਪੰਖ ਭਰਿਓ ਬਹੁ ਭਾਰੂ ਦੇਖੋ ਪਤੀ ਸਤਿਗੁਰੂ ਕੀ ਕੀਤਾ ਬਹੁਤ ਹੀ ਕਹਿੰਦੇ ਚਿੱਕੜ ਨਾਲ ਭਰਿਆ ਹੋਇਆ ਜਿਹੜਾ ਭਾਰ ਪੰਡ ਜੀ ਇਹਨਾਂ ਦੇ ਸਿਰ ਤੇ ਚੁਕਾ ਤੀ ਸੋ ਉਚਵਾਏ ਚੀਰ ਕਰ ਖਵਾਰੂ ਹਾਂ ਦੇਖ ਲਓ ਸਿਰ ਤੇ ਉਹ ਚਿੱਕੜ ਵਾਲੀ ਪੰਡ ਜੀ ਘਾ ਪੱਠਿਆਂ ਦੀ ਚੁਕਾ ਕੇ ਇਹਨਾਂ ਦੇ ਕਿਵੇਂ ਕੱਪੜੇ ਖਰਾਬ ਕਰ ਦਿੱਤੇ ਗੁਣ ਖਾਨੀ ਸੁਣ ਬੈਨ ਉਚਾਰੇ ਉਸ ਵੇਲੇ ਗੁਣਾਂ ਦੇ ਖਾਣ ਸਤਿਗੁਰੂ ਨੇ ਸੁਣ ਕੇ ਆਪਣੀ ਪਤਨੀ ਸੁਲੱਖਣੀ ਜੀ ਨੂੰ ਬਚਨ ਕਹੇ ਨਹੀਂ ਪੰਕ ਸੰਗ ਭਰਿਓ ਨਹੀਂ ਪੰਕ ਸੰਗ ਭਰਿਓ ਭਾਰੇ ਇਹ ਪਤਨੀ ਇਹ ਜਿਹੜਾ ਚਿੱਕੜ ਹੈ ਇਹਦੇ ਨਾਲ ਜਿਹੜਾ ਭਾਰ ਨਹੀਂ ਭਰਿਆ ਚਿੱਕੜ ਨਾਲ ਨੀ ਪੰਡ ਭਰੀ ਹੋਈ ਦੀਨ ਦੁਨੀ ਕਾ ਛਤਰ ਸੋ ਦੀਓ ਜਿਹੜੀ ਸਿਰ ਤੇ ਅਸੀਂ ਪੰਡ ਚੁਕਾਈ ਹੈ ਇਹ ਤਾਂ ਲੋਕ ਪਰਲੋਕ ਦਾ ਸਿਰ ਤੇ ਇਹਨਾਂ ਦੇ ਛਤਰ ਚੁਲਾ ਦਿੱਤਾ ਹੈ ਅਪਰ ਇਹ ਸਮ ਜਗ ਮਹਿ ਬੀਓ ਇਹ ਪਤਨੀ ਇਹ ਜਿਹਨੂੰ ਅਸੀਂ ਪੰਡ ਚੁਕਾਈ ਹੈ ਨਾ ਇਹ ਲੋਕ ਪਰਲੋਕ ਦੀ ਇਹਦੇ ਸਵਾਨ ਤਾਂ ਦੁਨੀਆਂ ਵਿੱਚ ਕੋਈ ਹੋਰ ਪੁਰਸ਼ ਹੈ ਹੀ ਨੀ ਤੇ ਨਾ ਹੋਵੇਗਾ ਪੰਕ ਜਾ ਤੁਮਕੋ ਦ੍ਰਿਸ਼ਟਾਵਾ ਜਿਹੜਾ ਤੈਨੂੰ ਕਹਿੰਦੇ ਆ ਚਿੱਕੜ ਜਿਹਾ ਦੇਖਣ ਵਿੱਚ ਹੀ ਆ ਰਿਹਾ ਹੈ ਨਾ ਕੇਸਰ ਕੋ ਹਮਨੇ ਸ਼ਿਰ ਕਾਵਾ ਅਸੀਂ ਤਾਂ ਕਹਿੰਦੇ ਆ ਪੰਡ ਜੀ ਚੁਕਾ ਕੇ ਨਾ ਦੀਨ ਦੁਨੀਆਂ ਦੇ ਛਤਰ ਦੀ ਪੁਰਸ਼ ਇਹਦੇ ਛਤਰ ਕੇਸਰ ਛਿੜਕਿਆ ਅਬ ਤੁਮ ਦੇਖ ਖਰੋ ਤੁਮ ਨੇੜੇ ਇਹ ਜਿਹੜੇ ਲੈਣਾ ਜੀ ਦੇਖ ਤੂੰ ਕਹਿੰਦੇ ਚੰਗੀ ਤਰ੍ਹਾਂ ਨੇੜੇ ਤੇਰੇ ਖੜੋਤੇ ਆ ਭਾਵ ਨੀਜ ਨਾਲ ਤੂੰ ਦੇਖ ਦੇਖੋ ਤੋ ਕੇਸਰ ਸ਼ਿਰ ਕੇਰੇ ਇਹ ਤਾਂ ਸੀ ਪਤਨੀ ਤੋ ਕਹਿੰਦੀ ਚਿੱਕੜ ਨਾ ਚੁੜਾ ਖਰਾ ਅਸੀਂ ਤਾਂ ਕੇਸਰ ਛਿੜਕਿਆ ਇਸ ਦੇ ਗੁਰ ਕਹਿ ਦੇਖਿਓ ਕਹਿ ਪ੍ਰਭ ਦੇਖਾ ਮਹਾਰਾਜ ਕਹਿੰਦੇ ਦੇਖ ਲਿਆ ਪਤਨੀ ਇਹ ਕਹਿਣ ਲੱਗੀ ਮਹਾਰਾ ਮਾਲਕ ਦੇਖ ਲਿਆ ਹੈ ਤੁਮਰੀ ਗਤ ਤੁਮ ਲਖ ਹੋ ਅਲੇਖਾ ਤੁਹਾਡੀ ਮਹਾਰਾਜ ਜੀ ਦੀ ਜੇਤੀ ਮਰਜ਼ਾਦਾ ਉਹ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਲੇਖੇ ਤੋਂ ਹਿਸਾਬ ਕਿਤਾਬ ਤੋਂ ਰਹਿਤੀ ਹੋ ਭਵ ਸਾਗਰ ਦਾਰੁਨ ਕੇ ਮਾਹੀ ਉਸ ਵੇਲੇ ਗੁਰੂ ਮਹਾਰਾਜ ਕੋਲੇ ਹਨ ਜਿਹੜਾ ਸੰਸਾਰ ਸਮੁੰਦਰ ਬੜਾ ਭਿਆਨਕ ਹੈ ਗੁਰ ਕਹਿ ਨਰ ਬਹੁ ਬੂਡਤ ਜਾਹੀ ਗੁਰੂ ਮਹਾਰਾਜ ਕਹਿਣ ਲੱਗੇ ਪਤਨੀ ਬਹੁਤੇ ਲੋਕ ਸੰਸਾਰ ਸਮੁੰਦਰ ਭਿਆਨਕ ਵੀ ਡੁੱਬਦੇ ਜਾ ਰਹੇ ਬਹੁ ਨਰ ਕੋ ਮਲਾਹ ਇਹ ਹੋਈ ਇਹ ਜਿਹੜੇ ਲੈਣਾ ਜੀ ਹਨ ਕਹਿੰਦੇ ਬਹੁਤੇ ਲੋਕ ਲੋਕਾਂ ਨੂੰ ਪਾਰ ਲੰਘਾਉਣ ਵਾਸਤੇ ਮਲਾਹ ਵਾਂਗ ਹੋਣਗੇ ਪਾਰ ਕਰਹਿ ਭਵ ਸਾਗਰ ਜੋਈ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਸ ਤੋਂ ਕਹਿੰਦੇ ਪਾਰ ਕਰਨਗੇ ਪਾਰ ਲੰਘਾਉਣਗੇ ਤੂਸ਼ਨ ਭਈ ਸੁਲੱਖਣੀ ਸੁਣ ਕੇ ਇਹੋ ਜਿਹੇ ਬਚਨ ਸੁਣ ਕੇ ਸੁਲੱਖਣੀ ਜੀ ਚੁੱਪ ਚਾਪ ਹੋ ਗਏ ਹਨ ਲਹਿਣਾ ਹਰ ਪਾਰਖਿਓ ਕਰਨਾ ਗੁਣ ਕੈ। ਸ੍ਰੀ ਲਹਿਣਾ ਜੀ ਪ੍ਰਸੰਨ ਹੋ ਗਏ, ਵਿਚਾਰਿਆ ਵੀ ਮੇਰੇ ਤੇ ਮਹਾਰਾਜ ਦੀ ਬੜੀ ਕਿਰਪਾ ਹੋ ਗਈ ਹੈ। ਦੋਹਰਾ ਸ੍ਰੀ ਸਰਸਵਤੀ ਨਾਮ ਸ਼ੁਭ। ਹਾਂ, ਅੱਗੇ ਕਵੀਆਂ ਦਾ ਸੰਕੇਤ ਪੂਰਾ ਕਰਨ ਲਈ ਮੰਗਲ ਕਰੇ, ਸੋਭਾ ਵਾਲੀ ਜਿਹੜੀ ਸਾਰਦਾ ਹੈ ਉਸਦਾ ਜਿਹੜਾ ਸ਼ੁਭ ਨਾਮ ਹੈ। ਮੂਲ ਸੋ ਕਵਿਤਾ ਬੇਲ, ਇਹ ਮਾਨੋ ਕਹਿੰਦੇ ਮੂਲ ਹੈ, ਮੁੱਢ ਹੈ, ਜੜ ਹੈ, ਇਸ ਦੇ ਵਿੱਚੋਂ ਜਿਹੜੀ ਕੋਈ ਕਵਿਤਾ ਹੈ ਉਹ ਸਾਰਦਾ ਰਾਹੀਂ ਇਹ ਕਹਿੰਦੇ ਬੇਲ ਦਾ ਨਿਕਲਣਾ, ਬੇਲ ਫੁੱਟ ਰਹੀ ਹੈ। ਫੁੱਲਨ ਫਲਨੋ ਲਲਿਤ ਬਹੁ, ਉਹ ਜਿਹੜਾ ਫੁੱਲਾਂ ਫੁੱਲਾਂ ਦੇ ਸਹਿਤ ਬਹੁਤ ਹੀ ਉਕਤ ਜੁਗਤ ਲੱਖ ਮੇਲ, ਅੱਖਾਂ ਜਿਹੜੀਆਂ ਉਕਤੀਆਂ ਜੁਗਤੀਆਂ ਦਾ ਮੇਲ ਜੋੜ ਹੈ, ਇਹੀ ਕਹਿੰਦੇ ਇਹਦਾ ਬਹੁਤਾ ਬਦਲਾ ਫੁੱਲਣਾ ਫੁੱਲਾ ਫੁੱਲਣਾ ਸੁੰਦਰ। ਇਹ ਬਾਹਰ ਅਰਥ ਹੈ, ਪ੍ਰਕਰਨ ਅਨੁਸਾਰ ਅੰਤਰੀ ਰੂਪ ਦੇ ਵਿੱਚ ਪਰਮਾਰਥ ਦੀ ਵਿਚਾਰ ਇਸ ਵਿੱਚ ਹੈ। ਸੋਭਾ ਵਾਲਾ ਜੋ ਸੇਠ ਇਸ ਸ੍ਰੇਸ਼ਟ ਗਿਆਨ ਹੈ ਉਹ ਕਹਿੰਦੇ ਜਿਹੜਾ ਸ਼ੁਭ ਨਾਮ ਹੈ ਉਹਦੇ ਦੁਆਰਾ ਇਸਤਤ ਹੁੰਦਾ ਹਿਰਦੇ ਵਿੱਚ। ਮੂਲ ਸੋ ਕਵਿਤਾ ਬੇਲ, ਇਹ ਕਹਿੰਦੇ ਨਾਮ ਹੀ ਹੈ ਮੁੱਢ, ਜਿਹੜੀ ਗਿਆਨ ਨੂੰ ਹਿਰਦੇ ਵਿੱਚ ਇਸਤਤ ਕਰਨ ਵਾਲਾ ਹੈ ਉਹ ਨਾਮ ਹੀ ਚੰਗਾ, ਨਾਮ ਦੁਆਰਾ ਗਿਆਨ ਇਸਤਤ ਹੁੰਦਾ ਹਿਰਦੇ ਵਿੱਚ। ਇਹ ਮੁੱਢ ਹੈ ਨਾਮ, ਅਤੇ ਅੱਗੇ ਜਿਹੜਾ ਨਾਮ ਦੁਆਰਾ ਗਿਆਨ ਹੋ ਕੇ ਅੰਦਰੋਂ ਕਹਿੰਦੇ ਜਿਹੜੀ ਗੁਰੂ ਕੇ ਜਸ ਵਾਲੀ ਕਥਾ ਦੀ ਸਫੁਰਨ ਹੋਣਾ ਹੈ, ਇਹ ਕਹਿੰਦੇ ਮਾਨੋ ਬੇਲ ਦਾ ਫੁੱਟਣਾ ਹੈ, ਬੇਲ ਨਿਕਲਣੀ ਹੈ। ਫੁੱਲਨ ਫਲਨ ਲਲਿਤ ਬਹੁ, ਹੋਰ ਜਿਹੜਾ ਕਹਿੰਦੇ ਫਲਾਂ ਫੁੱਲਾਂ ਦੇ ਸਹਿਤ ਸੁੰਦਰ ਹੋਣਾ ਹੈ ਬਹੁਤਾ, ਉਕਤ ਜੁਗਤ ਲੱਖ ਮੇਲ, ਇਹ ਜਿਹੜੀਆਂ ਕਹਿੰਦੇ ਗੁਰੂ ਕੀ ਕੀਰਤੀ ਵਡਿਆਈ ਵਿੱਚ ਉਹ ਕਵਿਤਾ ਰਾਹੀਂ ਕਹਿੰਦੇ ਜਿਹੜੀਆਂ ਉਕਤੀਆਂ ਜੁਗਤੀਆਂ ਮਿਲਾ ਕੇ ਕਥਨ ਕਰਨਾ ਹੈ, ਭਾਵ ਤਰ੍ਹਾਂ ਤਰ੍ਹਾਂ ਦੀਆਂ ਉਕਤੀਆਂ ਜਗਤੀਆਂ ਰਾਹੀਂ ਕਵਿਤਾ ਦਾ ਉਚਾਰਨ ਕਰਨਾ ਹੈ, ਇਹੀ ਕਹਿੰਦੇ ਬਹੁਤ ਲੱਖ ਜਾਣ ਲਓ। ਮੇਲ ਦਾ ਅਰਥ ਮਿਲਾ ਕੇ ਉਕਤੀਆਂ ਜੁਗਤੀਆਂ ਦਾ ਗੁਰੂ ਕੇ ਜਸ ਵਡਿਆਈ ਦਾ ਕਥਨ ਕਰਨਾ, ਇਹੀ ਕਹਿੰਦੇ ਇਹ ਫਲਣਾ ਫੁਲਣਾ ਬੜਾ ਸੁੰਦਰ ਇਹ ਸਮੁੰਦਰ ਬੇਲ ਦਾ, ਇੱਕਾ ਘਰਾਂ ਵਿੱਚ ਕਈ ਉਹ ਬਾਣੀਏ ਲੋਕ ਜ਼ਿਆਦਾ ਬੇਲ ਜੀ ਲਾਉਂਦੇ ਹੁੰਦੇ, ਕਈ ਦੂਜੇ ਤੀਜੇ ਵੀ ਵੇ ਜੇ ਬੇਲ ਲਾਈ ਹੋਵੇ ਘਰੇ ਕਹਿੰਦੇ ਫਿਰ ਬਾਇਆ ਬਹੁਤ ਆਉਂਦੀ ਹੈ, ਉਹਨੂੰ ਸਮੁੰਦਰ ਬੇਲ ਵੀ ਅਤੇ ਇਸੇ ਤਰ੍ਹਾਂ ਲੱਛਮੀ ਬੇਲ ਮਾਇਆ ਬੇਲ ਵੀ ਕਈ ਨਾਂ ਦੇ ਰੱਖੇ ਹੋਏ ਹੈ। ਇੱਥੇ ਵੀ ਇੱਕ ਵਾਰੀ ਕਿਸੇ ਨੇ ਲਿਆ ਕੇ ਸਾਧਨ ਲਾਤੀ ਸੀ, ਕਹਿੰਦੇ ਬੜੀ ਮਾਇਆ ਆ ਜਾਂਦੀ ਹੈ, ਮੈਂ ਕਿਹਾ ਵੀ ਇਹ ਤਾਂ ਜਬ ਤੱਕ ਕਮਾਈ ਕਰਨ ਨਾਲ ਹੈ, ਚੌਕਣਾ ਮਾਰ ਕੇ ਛੋਲੇ ਚੱਪ ਕੇ ਨਾਮ ਜਪੇ ਬਾਬਾ ਦੀਪ ਸਿੰਘ ਮਾਇਆ ਮਗਰ ਮਗਰ ਫੀਸ ਜਾਊਗੀ, ਇੱਥੇ ਬੇਲਾਂ ਬੁਲਾਂ ਨਾਲ ਨਹੀਂ ਹੁੰਦੀ, ਇਹ ਤਾਂ ਕਮਾਈ ਨਾਲ ਹੁੰਦੀ ਹੈ। ਪਰ ਚਲੋ ਇੱਥੇ ਉਸਨੇ ਲਾ ਦਿੱਤੀ ਸੀ ਕਿਤੋਂ ਜੇ ਲਿਆ ਕੇ, ਫਿਰ ਇੱਥੇ ਬਾਬਾ ਸਿਰ ਇੱਥੇ ਉਹ ਦਰਵਾਜ਼ੇ ਦੇ ਅੱਗੇ ਲੱਗੀ ਮਾਤਰ ਨੇ ਦੇਖੀ ਹੈ, ਕਈ ਵਾਰੀ ਉਹ ਬੋਤਲ ਵਿੱਚ ਵੀ ਸੰਤੋ ਜਾਗਰ ਸਿੰਘ ਜੀ ਪਾ ਕੇ ਰੱਖ ਦਿੰਦੇ ਸੀ ਇੱਥੇ। ਉਹਨੂੰ ਸਮੁੰਦਰ ਵੇਲ ਵੀ ਕਹਿੰਦੇ ਆ, ਇਸ ਤਰ੍ਹਾਂ ਸੋਨ ਵੇਲ ਵੀ ਕਹਿੰਦੇ, ਲਛਮੀ ਵੇਲ ਵੀ ਕਹਿੰਦੇ ਆ, ਕਈ ਨਾਂ ਹੈ ਇਹਨਾਂ ਦੇ। ਸੋ ਇਸ ਤਰ੍ਹਾਂ ਇੱਥੇ ਕਹਿੰਦੇ ਜਿਹੜੀਆਂ ਗੁਰੂ ਕੇ ਜਸ ਦੇ ਵਿੱਚ ਮਿਲਾ ਕੇ ਉਕਤੀਆਂ ਜੁਗਤੀਆਂ ਕਥਨ ਕਰਨਾ ਨਾ ਗੁਰੂ ਕੀ ਵਡਿਆਈ, ਇਹੀ ਕਹਿੰਦੇ ਸਮੁੰਦਰ ਵੇਲ ਦਾ ਬੜਾ ਸੋਹਣਾ ਵਧਣਾ ਫੁੱਲਣਾ ਹੈ। ਚੌਪਈ ਕਿਤਕ ਦਿਵਸ ਜਬ ਰਹਿਤ ਬਿਤਾਏ, ਕੁਝ ਕੁ ਦਿਨ ਜਦੋਂ ਸ੍ਰੀ ਲਹਿਣਾ ਜੀ ਨੇ ਇੱਥੇ ਰਹਿੰਦਿਆਂ ਬਤੀਤ ਕੀਤੇ, ਸ੍ਰੀ ਕਰਤਾਰਪੁਰ ਸਾਹਿਬ ਕੇ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਸੇਵਾ ਕਰਹੀ ਪ੍ਰੀਤ ਵਧਾਏ, ਬਾਕੀ ਸੇਵਾ ਸੇਵਾਦਾਰਾਂ ਬਹੁਤ ਹੀ ਪ੍ਰੀਤੀ ਵਧਾ ਕੇ ਸੇਵਾ ਕਰਦੇ। ਜਵਾਲਾ ਪਰਸਨ ਗਯੋ ਸੋ ਸੰਗ ਜੋ ਸੰਗਾ, ਇੱਧਰ ਜਿਹੜਾ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਨਾਲ ਕਰਤਾਰਪੁਰ ਸਾਹਿਬ ਤੋਂ ਉਹ ਜਵਾਲਾਮੁਖੀ ਨੂੰ ਜੱਥਾ ਜਾ ਕਹਿੰਦੇ ਗਿਆ ਸੀ ਨਾ ਯਾਤਰਾ ਕਰਨ ਲਈ, ਸੋ ਆਇਓ ਪੁੰਨ ਸਹਿਤੋ ਮੰਗਾ, ਉਧਰੋਂ ਯਾਤਰਾ ਜਾ ਕਰਕੇ ਤੇ ਥੋੜੇ ਚਾਵਰ ਸ਼ਾਹ ਸਹਿਤ ਆ ਗਿਆ, ਫਿਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਹਿਣਾ ਵਹਿਰ ਬੁਲਾਏ ਬੁਝੇਰਾ, ਕਿਉਂਕਿ ਦੇਵੀ ਦੇ ਪੂਜਕ ਸਨ, ਜਿਸ ਕਰਕੇ ਭਾਈ ਲਹਿਣਾ ਜੀ ਨੂੰ ਕਹਿੰਦੇ ਬਾਹਰ ਬੁਲਾ ਕੇ ਪੁੱਛਿਆ ਹੈ। ਦੇਹੋ ਦਿਖਾਏ ਦਰਸ ਗੁਰ ਕੇਰਾ, ਜਿਸ ਗੁਰੂ ਨਾਨਕ ਸਾਹਿਬ ਦੇ ਤੂੰ ਦਰਸ਼ਨ ਕਰਕੇ ਉਪਦੇਸ਼ ਦੇ ਕੇ ਇੱਥੇ ਰਹਿ ਪਏ ਹੈ, ਉਸ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਸਾਨੂੰ ਵੀ ਕਰਾ ਦੇ। ਸਭ ਕੋ ਲੈ ਨਿਜ ਸੰਗ ਅਗਾਰੀ, ਉਸ ਵੇਲੇ ਸ੍ਰੀ ਲਹਿਣਾ ਜੀ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਹੋ ਕੇ ਆਵਤ ਭਾ ਧਰਮਸਾਲ ਮਝਾਰੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਧਰਮਸਾਲਾ ਵਿੱਚ ਬੈਠੇ ਉੱਥੇ ਲੈ ਕੇ ਆ ਪਹੁੰਚੇ। ਹੱਥ ਬੰਦ ਕੈ ਗੇਰਾ ਬਖਾਨੀ, ਦੋਵੇਂ ਹੱਥ ਜੋੜ ਕੇ ਸ੍ਰੀ ਲਹਿਣਾ ਜੀ ਨੇ ਉਹ ਬਚਨ ਬਾਣੀ ਕਿਹਾ, ਸਤਿਗੁਰਾਂ ਨੂੰ ਸੁਣੀਏ ਬੇਨਤੀ ਸ੍ਰੀ ਗੁਣ ਖਾਨੀ, ਗੁਣਾਂ ਦੇ ਖਾਣ ਸਤਿਗੁਰੂ ਬੇਨਤੀ ਸੁਣੀਏ ਆਪ ਜੀ। ਗ੍ਰਾਮ ਖਡੂਰ ਮਨ ਜਬਹ ਆਏ, ਮਹਾਰਾਜ ਜਿਹੜਾ ਖਡੂਰ ਸਾਹਿਬ ਉੱਥੋਂ ਦੇ ਬਹੁਤੇ ਲੋਕ ਆਏ, ਚਾਹਤ ਤੁਮਰੇ ਦਰਸ਼ਨ ਪਾਏ, ਉਹ ਮਹਾਰਾ ਸਾਰੇ ਤੁਹਾਡੇ ਦਰਸ਼ਨ ਦਾਰ ਪਾਇਆ ਚਾਹੁੰਦੇ ਹੈ। ਕਿਰਪਾ ਦ੍ਰਿਸ਼ਟ ਸੋ ਦੇਖ ਗੁਸਾਈ, ਜਗਤ ਦੇ ਮਾਲਕ ਮੇਰ ਦੀ ਨਿਗਾਹ ਨਾਲ ਉਹਨਾਂ ਵੱਲ ਨਹੀਂ ਵੇਖ ਕੇ, ਬੋਲੇ ਸੰਗੀ ਲੇ ਹੋ ਬੁਲਾਈ, ਬੋਲੇ ਹਨ ਵੀ ਸੰਗੀਆਂ ਸਾਥੂ ਨੂੰ ਇੱਥੇ ਬੁਲਾ ਲੋ ਧਰਮਸਾਲਾ ਵਿੱਚ, ਆਏ ਸਪਾਏ ਬ੍ਰਿੰਦ ਨਰ ਨਾਰੀ, ਮਹਾਰਾਜ ਦੀ ਆਗਿਆ ਪਾ ਕੇ ਬਹੁਤੇ ਜਿਹੜੇ ਮਾਈ ਭਾਈ ਉਧਰੋਂ ਵਾਪਸ ਆਏ ਸਨ, ਲੈ ਪਹੁੰਚੋ ਧਰਮਸਾਲ ਮਝਾਰੀ, ਜਿੱਥੇ ਧਰਮਸਾਲਾ ਉੱਥੇ ਲੈ ਕੇ ਆ ਪਹੁੰਚੇ ਹਨ। ਕਰੀ ਕਾਮਨਾ ਜਿਹ ਨਰ ਜੋਈ, ਜਿਹੜੀ ਜਿਹੜੀ ਕੋਈ ਕਾਮਨਾ ਜਿਸ ਪੁਰਸ਼ ਨੇ ਮਨ ਵਿੱਚ ਕੀਤੀ ਹੈ ਵੀ ਮਹਾਰਾਜ ਦੇ ਦਰਸ਼ਨ ਕਰਕੇ ਆ ਕਾਮਨਾ ਪੂਰੀ ਹੋ ਜਾਏ, ਹੋਇ ਪੂਰਨ ਭਾਖੀ ਸੋਈ, ਇਹ ਲਹਿਣਾ ਜੀ ਨੇ ਕਹਿ ਦਿੱਤਾ ਵੀ ਉਹੀ ਤੁਹਾਡੀ ਪੂਰੀ ਹੋ ਜਾਊਗੀ ਜੋ ਇੱਛਾ ਕਰਕੇ ਤੁਸੀਂ ਮਹਾਰਾਜ ਦੇ ਦਰਸ਼ਨ ਕਰੋਗੇ। ਸਿੰਘਾਸਨ ਬੈਠੇ ਗੁਣ ਖਾਨੇ, ਇਧਰ ਗੁਰੂ ਮਹਾਰਾਜ ਗੁਣਾਂ ਦੀ ਖਾਣ ਗੁਰਤਾ ਗੱਦੀ ਦੇ ਸਿੰਘਾਸਨ ਤੇ ਸਜੇ ਬੈਠੇ, ਦਰਸਹ ਕਰ ਬੰਧਨ ਮਨ ਬਾਣੀ, ਜਿੰਨੇ ਖਡੂਰ ਵਾਸੀ ਹੈ ਮਨ ਬਾਣੀ ਸਰੀਰ ਕਰਕੇ ਦਰਸ਼ਨ ਕਰ ਰਹੇ ਹੈ। ਫਲ ਆਰ ਫੂਲ ਉਪਾਇਨ ਧਰਹੀ, ਕੋਈ ਫਲ ਰੱਖੇ ਹੈ ਕੋਈ ਫੁੱਲ ਆਲਕ ਭੇਟਾ ਵਜੋਂ ਰੱਖ ਰਿਹਾ ਹੈ। ਧੰਨ ਧੰਨ ਗੁਰ ਬਚਨ ਉਚਾਰਹੀ, ਮੁਖੋਂ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ ਧੰਨ ਹੋ, ਬਿਨਤੀ ਭਾਖੈ ਖਰੇ ਅਗਾਰੀ, ਸਾਰੇ ਜਿੰਨੇ ਯਾਤਰੂ ਹੈ ਖਡੂਰ ਵਾਸੀ ਹੱਥ ਜੋੜ ਕੇ ਖੜਿਆ ਹੋ ਕੇ ਬੇਨਤੀਆਂ ਕਰ ਰਹੇ, ਸਫਲ ਜਨਮ ਹੋਇਓ ਇਸ ਵਾਰੀ, ਹੇ ਗੁਰੂ ਨਾਨਕ ਸਾਹਿਬ ਇਸ ਵਾਰੀ ਤਾਂ ਤੁਹਾਡੇ ਦਰਸ਼ਨ ਕਰਕੇ ਸਫਲ ਜਨਮ ਹੋ ਗਿਆ ਹੈ, ਜਿਹ ਜਿਹ ਕਰੀ ਕਾਮਨਾ ਜੋਈ, ਕਿਉਂ ਕਹਿੰਦੇ ਜਿਸ ਜਿਸ ਨੇ ਵੀ ਜਿਸ ਤਰ੍ਹਾਂ ਦੀ ਕੋਈ ਕਾਮਨਾ ਕੀਤੀ ਇੱਛਾ ਕੀਤੀ ਸੀ, ਪੂਰਨ ਕਰਤ ਭਏ ਗੁਰ ਸੋਈ, ਗੁਰੂ ਮਹਾਰਾਜ ਨੇ ਉਹੀ ਕਹਿੰਦੇ ਉਹਨਾਂ ਦੀਆਂ ਕਾਮਨਾ ਪੂਰੀਆਂ ਕਰ ਦਿੱਤੀਆਂ। ਇੱਕ ਨਿਸ਼ਾ ਬਸ ਪੁਰ ਕਰ ਤਾਰਾ, ਇੱਕ ਜਿਹੜੀ ਰਾਤ ਇਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਵਸਣਾ ਕੀਤੀ ਰਹਿਣਾ ਕੀਤਾ, ਸਰਬ ਸੰਗ ਨਿਜ ਗ੍ਰਾਮ ਪਧਾਰਾ, ਸਾਰਾ ਜਿਹੜਾ ਸੰਗ ਸੀ ਜੱਥਾ ਸੀ ਜਿਹੜਾ ਆਪਣਾ ਪਿੰਡ ਸੀ ਖਡੂਰ ਸਾਹਿਬ ਉਧਰ ਨੂੰ ਚਲਿਆ ਗਿਆ ਸੀ, ਤੇ ਇੱਥੇ ਹੀ ਭਾਈ ਮਨੀ ਸਿੰਘ ਜੀ ਨੇ ਉਹ ਜਨਮ ਸਾਖੀ ਵਿੱਚ ਲਿਖਿਆ ਹੈ ਵੀ ਇਹ ਜਿਹੜੀ ਦੇਵੀ ਹੈ ਉਹ ਜਿੰਨੇ ਖਡੂਰ ਵਾਸੀ ਸੀ ਇਹਨਾਂ ਦੇ ਸਹਿ ਲੈਣਾ ਦੀ ਜੀ ਦੇ ਸਮੇਤ ਝਾੜੂ ਮਾਰਦੀ ਜੀ ਦਿਖਾਈ ਸੀ, ਤੇ ਲਹਿਣਾ ਜੀ ਨੇ ਤੇ ਸੰਗੀਆਂ ਸਾਥੀਆਂ ਨੇ ਪੁੱਛ ਲਿਆ ਵੀ ਤੁਸੀਂ ਕੌਣ ਹੋ ਜੀ ਅੰਮ੍ਰਿਤ ਵੇਲੇ, ਉਸ ਵੇਲੇ ਹੱਸ ਕੇ ਕਹਿ ਦਿੱਤਾ ਵੀ ਜਿੱਥੇ ਤੁਸੀਂ ਆ ਜਾ ਕੇ ਐਵੇਂ ਉਹੀ ਆ, ਕੌਣ ਹੈ ਕਹਿੰਦੇ ਮੈਂ ਜਵਾਲਾਮੁਖੀ ਦੇਵੀ ਵੈਸ਼ਨੋ ਦੇਵੀ ਇੱਥੇ ਝਾੜੂ ਮਾਰ ਰਹੀ ਹਾਂ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਰ ਕਰਦੀ ਮੈਂ ਟਹਿਲਣ ਸੇਵਾਦਾਰ ਨਹੀਂ ਝਾੜੂ ਬਰਦਾਰ ਨਹੀਂ ਹਾਂ, ਇਸ ਤਰ੍ਹਾਂ ਕਹਿੰਦੇ ਵੀ ਲੋਕ ਤਾਂ ਤੈਨੂੰ ਮੱਥਾ ਟੇਕਣ ਜਾਂਦੇ ਤੇ ਇੱਥੋਂ ਲੈਣ ਜਾਂਦੇ ਆ, ਤੂੰ ਇੱਥੇ ਕਹਿੰਦੇ ਮੇਰੇ ਕੋਲ ਕੀ ਹੈ, ਇਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ ਤੇ ਮੈਂ ਇਹਨਾਂ ਤੋਂ ਲੈ ਕੇ ਤੁਹਾਨੂੰ ਥੋੜ੍ਹਾ ਬਹੁਤਾ ਦਿੰਦੀ ਹਾਂ। ਫਿਰ ਉਹ ਜਿੰਨੇ ਖਡੂਰ ਵਾਸੀ ਸੀ ਕਹਿੰਦੇ ਵੀ ਫਿਰ ਆਪਾਂ ਜਵਾਲਾਮੁਖੀ ਕੀ ਲੈ ਕੇ ਜਾਣਾ, ਕੀ ਕਰਨ ਜਾਣਾ ਇੱਥੇ ਕਰਤਾਰਪੁਰ ਸਾਹਿਬ ਹੀ ਆਇਆ ਕਰੋ ਗੁਰੂ ਨਾਨਕ ਸਾਹਿਬ ਫਿਰ ਦੇਵੀ ਤਾਂ ਇੱਥੇ ਫਿਰਦੀ ਹੈ ਝਾੜੂ ਮਾਰਦੀ। ਇਸ ਤਰ੍ਹਾਂ ਫਿਰ ਉਹ ਜਦੋਂ ਮਹਾਰਾਜ ਨੇ ਉਹ ਆਸ਼ਚਰਜੀ ਕਲਾ ਜੀ ਦਿਖਾ ਦਿੱਤੀ ਸੀ, ਝਾੜੂ ਮਾਰਦੀ ਦਿਖਾ ਦਿੱਤੀ, ਫਿਰ ਇਹਨਾਂ ਦੀ ਵੀ ਸ਼ਰਧਾ ਭੱਜ ਗਈ ਸੀ। ਵਾਹਿਗੁਰੂ ਨਾਨਕ ਸਾਹਿਬ ਦੇ ਸਤਸੰਗੀ ਬਣ ਗਏ ਸਨ। ਇਹ ਭਾਈ ਮਨੀਸ਼ ਸਿੰਘ ਜੀ ਨੇ ਜਨਮ ਸਾਖੀ ਵਿੱਚ ਥੋੜ੍ਹੀ ਜਿਹੀ ਵੱਖਰਾ ਪ੍ਰਸੰਗ ਲਿਖਿਆ ਹੈ, ਸੋ ਰਹੁ ਵਿਚਾਰ। ਅਗਲਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ, ਜਿਸ ਤਰ੍ਹਾਂ ਸ੍ਰੀ ਲਹਿਣਾ ਜੀ ਇੱਥੇ ਰਹਿ ਪਏ, ਜਿਹੜਾ ਜੱਥਾ ਸੀ ਉਹ ਵਾਪਸ ਚਲਾ ਗਿਆ ਸੀ, ਜਿਵੇਂ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਅਤੇ ਇਸ ਤਰ੍ਹਾਂ ਮਹਾਨ ਬਖਸ਼ਾਂ ਦੇ ਪਾਤਰ ਬਣੇ, ਉਹ ਪ੍ਰਸੰਗ ਸੁਣਾਂਗੇ ਜੀ। ਜਿਹ ਕਰੀ ਕਾਮਨਾ ਜੋਈ, ਪੂਰਨ ਕਰਤ ਭਏ ਗੁਰ ਸੋਈ। ਏਕ ਨਿਸਾ ਬਸ ਪੁਰ ਕਰਤਾਰਾ, ਸਰਬ ਸੰਗ ਨਿਜ ਗ੍ਰਾਮ ਪਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਠੇਰ, ਹੇ ਗੋਬਿੰਦ ਹੇ ਗੁਣ ਨਿਧਾਨ ਚਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹੋਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹੋਰ। ਠਾਕੁਰ ਤੁਮ ਪਿਆਰਦਾ